ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨ ਪਰਸਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਸਵਈਆ ਬਾਰ ਮੁਖੀ ਸਿਰ ਮਾਂਗ ਸਵਾਰ ਸਭਾ ਕੇ ਮਝਾਰ ਭਲੀ ਬਿਦ ਆਈ ਬਾਦਿਤ ਗਾਇਕ ਸੰਗ ਲਏ ਪਗ ਨੇਵਰ ਬਾਜਨੀ ਆਨ ਵਜਾਈ ਬਾਰ ਮੁਖੀ ਸਿਰ ਮਾਂਗ ਸਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਕੀਰਤਨ ਹੋਇਆ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਸ ਤਰ੍ਹਾਂ ਵਿਵਾਹ ਹੋਇਆ ਉਹ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ। ਪਿੱਛੇ ਇਤਿਹਾਸ ਵਿੱਚ ਆਪਾਂ ਪ੍ਰਸੰਗ ਸੁਣੀ ਲਏ ਜਿਸ ਤਰ੍ਹਾਂ ਬਲਾਲ ਸਾਹਿਬ ਆਪ ਜੀ ਬਟਾਲੇ ਸ਼ਹਿਰ ਵਿਖੇ ਜਿੱਥੇ ਮੂਰ ਚੰਦ ਦਾ ਘਰ ਹੈ ਉੱਥੇ ਟਿਕਾ ਕੀਤਾ। ਫਿਰ ਜਿਵੇਂ ਗੁਰਮਤ ਅਨੁਸਾਰ ਆਪ ਜੀ ਨੇ ਵਿਵਾਹ ਦੀ ਰਸਮ ਪੂਰੀ ਕੀਤੀ, ਕਿਉਂਕਿ ਉਸ ਸਮੇਂ ਉਹ ਜ਼ਿਆਦਾਤਰ ਲੋਕ ਜਿਹੜੇ ਹੈ ਅਗਨੀ ਦੇ ਉਦਾਲੇ ਫੇਰੇ ਲੈ ਕੇ ਪਰਿਕਰਮਾ ਕਰਕੇ ਫਿਰ ਅਸੀਂ ਪੂਰੀ ਕਰਿਆ ਕਰਦੇ ਸਨ, ਕਿਉਂਕਿ ਵੇਦ ਮਤ ਵਿੱਚ ਐਸੀ ਜਿਹੜੀ ਰੀਤੀ ਹੈ ਉਹ ਕੁਛ ਲਿਖੀ ਹੋਈ ਹੈ ਖੋਲ ਖੋਲ ਕੇ। ਵੇਦ ਦਾ ਮਤ ਹੈ ਜਿਹੜਾ ਕੋਈ ਆਪਣੇ ਨਿਯਮਾਂ ਅਸੂਲਾਂ ਵਿੱਚ ਚੱਲਣ ਵਾਲਾ ਬ੍ਰਾਹਮਣ ਹੈ ਉਹਦੇ ਅਦਾਲੇ ਪ੍ਰਕਰਮਾ ਕਰਕੇ ਇਹ ਰਸਮ ਪੂਰੀ ਕੀਤੀ ਜਾਏ। ਉਹ ਜਿਹੜਾ ਬ੍ਰਹਮ ਜਨੰਤੀ ਸੀ ਬ੍ਰਾਹਮਣਾ ਬਰੁਖਣ ਦੇ ਲਕਸ਼ਣ ਕੀਤੇ ਜਿਹਨੇ ਬ੍ਰਹਮ ਨੂੰ ਜਾਣ ਲਿਆ ਹੋਵੇ, ਪਰਮੇਸ਼ਰ ਨੂੰ ਸਾਖਸ਼ਾਤ ਪ੍ਰਗਟ ਕਰ ਲਿਆ ਹੋਵੇ, ਉਹ ਹੈ ਵੇਦ ਮਤ ਅਨੁਸਾਰ ਬ੍ਰਹਮ। ਗੁਰਬਾਣੀ ਵਿੱਚ ਵੀ ਸੋ ਬ੍ਰਹਮਣ ਜੋ ਬਿੰਦੈ ਬ੍ਰਹਮ ਜਬ ਤਲ ਸੰਯੁਗ ਕਮਾਵੈ ਕਰਨ, ਜਿਹੜਾ ਬ੍ਰਹਮ ਨੂੰ ਬਿੰਦੈ ਕੀ ਜਾਣ ਲੈਂਦਾ ਹੈ ਉਹ ਅਸਲੀ ਬ੍ਰਹਮਣ ਹੈ। ਹੋਰ ਕਿਸੇ ਦੇ ਘਰ ਜੰਮ ਕੇ ਕੋਈ ਬ੍ਰਹਮਣ ਨਹੀਂ ਬਣ ਜਾਂਦਾ ਹੈ। ਉਹ ਤਾਂ ਵੇਦ ਵਿੱਚ ਲਿਖਿਆ ਜਨਮ ਜਾਏ ਤੇ ਸੁਧਰਾ, ਜਦੋਂ ਜਨਮ ਕੀਏ ਲੈ ਕੇ ਜਾਏ ਕੀਏ ਪੈਦਾ ਹੁੰਦਾ ਉਦੋਂ ਸੁਧਰ ਜੰਮਦਾ, ਨੀਚ ਜੰਮਦਾ ਹੈ। ਭਾਵ ਜੰਮਣ ਵੇਲੇ ਸਾਰੇ ਸੁਧਰ ਹੀ ਜੰਮਦੇ, ਬ੍ਰਾਹਮਣ ਨਹੀਂ ਜੰਮਦੇ, ਨਾ ਕੋਈ ਵੈਸ਼ ਛੱਤਰੀ ਜੰਮਦੇ। ਇਸ ਤਰ੍ਹਾਂ ਸੰਸਕਾਰ ਦਿਜੋਤਮਾ, ਜਦੋਂ ਕੋਈ ਸੰਸਕਾਰ ਕੀਤੇ ਜਾਂਦੇ ਹੈ ਉਹ ਇੱਕ ਜਨਮ ਸੰਸਕਾਰ ਹੈ। ਉਹ ਬ੍ਰਹਮਣ ਆ ਕੇ ਫਿਰ ਜਨਮ ਸੰਸਕਾਰ ਕਰਦਾ ਹੁੰਦਾ ਤੇ ਉਹ ਗੰਗਾ ਦਾ ਜਲ, ਗੁਰੂ ਦਾ ਪਿਸ਼ਾਬ ਜਾ ਰਲਾ ਮਿਲਾ ਕੇ ਚੌਂਕੇ ਵਿੱਚ ਬੈਠ ਕੇ ਉਹਦੀ ਚੁੜੀ ਪਿਆਉਂਦਾ ਹੁੰਦਾ। ਇਸ ਤਰ੍ਹਾਂ ਹੀ ਗਰਦੇ ਵਿੱਚ ਉਹ ਤਿੰਨ ਤਿੰਨ ਅਗਰਾਂ ਵਾਲਾ ਉਹ ਜਨੇਊ ਜਿਹਾ ਬਣਾ ਕੇ ਪਾ ਦਿੰਦਾ ਹੈ। ਫਿਰ ਇਸ ਤਰ੍ਹਾਂ ਉਹਨੂੰ ਸਿੱਖਿਆ ਦਿੰਦਾ ਵੀ ਅੱਜ ਤਾਂ ਜਿਹੜਾ ਗੁਰੂ ਹੈ ਉਹ ਬ੍ਰਾਹਮਣ ਬਣ ਗਿਆ, ਭਾ ਮੈਂ ਤੇਰਾ ਗੁਰੂ ਹੋ ਗਿਆ, ਤੂੰ ਮੇਰਾ ਸ਼ਿਸ਼ ਹੈ, ਸੇਵਕ ਹੈ। ਅਤੇ ਜਦੋਂ ਇਹ ਤੂੰ ਕੋਈ ਕਿਰਿਆ ਕਰਨੀ, ਲਘੂ ਸ਼ੰਕਾ ਕਰਨੀ ਜਾਂ ਮਨਾਲ ਅਖਬਾਰ ਜਾ ਕੇ ਕਿਰਿਆ ਕਰਨੀ, ਉਦੋਂ ਇਹ ਜਿਹੜਾ ਜੰਜੂ ਆ ਉਦੋਂ ਤੂੰ ਕੰਨ ਨਾਲ ਇੱਥੇ ਟੰਗ ਲੈਣਾ, ਜਾਂ ਸਿੰਘ ਕਿਰਪਾਨ ਸੀਸ 'ਤੇ ਬੰਨ੍ਹ ਲੈਂਦੇ। ਇਹਨਾਂ ਦਾ ਇਹ ਹੈ ਵੀ ਤੂੰ ਕੰਨ 'ਤੇ ਟੰਗ ਲੈਣਾ ਉਹ ਜੰਜੂ ਜਾ, ਜਦੋਂ ਰੋਟੀ ਪਾਣੀ ਪ੍ਰਸ਼ਾਦਾ ਛਕਣਾ ਉਦੋਂ ਸਿਰਫ ਤੇਰੇ ਚੌਂਕੇ ਉੱਪਰ ਬਸ ਤੇਲ ਧੋਤੀ ਹੀ ਹੋਣਾ ਚਾਹੀਏ, ਬਾਕੀ ਨਹੀਂ ਕੱਪੜੇ ਹੋਣੇ ਚਾਹੀਏ। ਕੱਪੜੇ ਲਾ ਕੇ ਤੇਲ ਧੋਤੀ ਇਕੱਲੀ ਰੱਖ ਕੇ ਪ੍ਰਸ਼ਾਦਾ ਤਾਂ ਨਹੀਂ ਛਕਣਾ। ਇਸ ਤਰ੍ਹਾਂ ਸਿਰ 'ਤੇ ਬੋਦੀ ਜ਼ਰੂਰ ਰੱਖਣੀ ਹੈ, ਨਿਸ਼ਾਨੀ ਜੀ ਜ਼ਰੂਰ ਕੇਸਾਂ ਦੀ ਰੱਖਣੀ ਹੈ। ਬੋਦਾ ਜ਼ਿਆਦਾ ਕਰਨਾ ਉਹ ਨਹੀਂ, ਬਿਲਕੁਲ ਹੀ ਘੋਣ ਮੋਣ ਕਰਦੇ ਪਰਮਹੰਸ ਨਹੀਂ ਬਣਨਾ, ਉੱਤਾਂ ਦੀ ਮਿੱਟੀ ਨੂੰ ਸਿਰ ਨਹੀਂ ਕੱਢਣਾ ਜਾਣੀ। ਬੋਧਾ ਜਿਹਾ ਜ਼ਰੂਰ ਰੱਖਣਾ ਹੈ। ਇਸ ਤਰ੍ਹਾਂ ਗਾਇਤਰੀ ਦਾ ਤੈਨੇ ਪਾਠ ਕਰਨਾ ਹੈ ਅਤੇ ਉਹ ਜਦੋਂ ਕਰਨਾ ਹੈ ਕਿਸੇ ਨੂੰ ਸੁਣਾਉਣਾ ਨਹੀਂ ਹੈ, ਆਵਾਜ਼ ਨਹੀਂ ਕੱਢਣੀ ਤੈਨੇ। ਅਤੇ ਜਦੋਂ ਪ੍ਰਸ਼ਾਦਾ ਵਿਚਾਰਾ ਛਕਣਾ ਹੈ ਉਦੋਂ ਤੂੰ ਪੰਜ ਗ੍ਰਾਹੀਆਂ ਪਾਸੇ ਕੱਢਣੀਆਂ, ਫਿਰ ਖਾਣਾ ਹੈ। ਜਿਵੇਂ ਵਿਆਹ ਦੇ ਪ੍ਰਸੰਗ ਵਿੱਚ ਵੀ ਆਇਆ ਨਾ, ਕਿਉਂਕਿ ਇਹ ਖਿਆਲ ਕੀਤਾ ਜਾਂਦਾ ਹੈ, ਜਿਵੇਂ ਚੈਨੀ ਲੋਕ ਵੀ ਸੁੱਚੀ ਰੋਟੀ ਨਹੀਂ ਖਾਂਦੇ, ਪੂਰੀ ਰੋਟੀ ਕੋਈ ਦੇਵੇ ਉਹ ਨਹੀਂ ਖਾਂਦੇ। ਉਹ ਕਹਿੰਦੇ ਜਿਹੜਾ ਸੁੱਚੀ ਰੋਟੀ ਖਾਂਦਾ ਉਹਨੂੰ ਜਦੋਂ ਚੱਕੀ ਵਿੱਚ ਅੰਨ ਪੀਹਿਆ ਜਾਂਦਾ, ਆਟਾ ਬਣਾਇਆ ਜਾਂਦਾ, ਉਹ ਕਣਕ ਨੂੰ ਪੀਣ ਦਾ ਪਾਪ ਹੈ ਪੀਆ ਜਾਂਦਾ। ਕਹਿੰਦੇ ਉਹ ਜੀਆ ਦੇ ਵਿੱਚ ਅੰਨ ਵਿੱਚ ਉਹ ਜਦੋਂ ਪੀਹਿਆ ਜਾਂਦਾ ਅੰਨ ਮਰਦਾ। ਫਿਰ ਇਸੇ ਤਰ੍ਹਾਂ ਜਦੋਂ ਆਟਾ ਗੁੰਨਿਆ ਜਾਂਦਾ ਉਹ ਪਾਣੀ ਵਿੱਚ ਹੁੰਦੇ ਨੇ ਜੀ ਜੰਤ, ਉਹ ਮਰਦੇ ਨੇ। ਫਿਰ ਜਦੋਂ ਅੱਗ 'ਤੇ ਰੱਖ ਕੇ ਪਕਾਇਆ ਜਾਂਦਾ ਹੈ ਉਹ ਵਿਚਾਰਾ ਕਹਿੰਦੇ ਜਿਹੜਾ ਜੀ ਅੰਨ ਹੈ ਉਹ ਸੜਦਾ ਮਚਦਾ, ਉਹ ਸੌਂ ਸੌਂ ਜਿਹਾ ਕਰਦਾ ਹੁੰਦਾ ਨਾ ਰੋਟੀ। ਕਹਿੰਦੇ ਇਸ ਤਰ੍ਹਾਂ ਬਾਕੀ ਜਦੋਂ ਅੱਗ ਬਾਲਦੇ ਉਹ ਲੱਕੜਾਂ ਵਿੱਚ ਕਹਿੰਦੇ ਕਈ ਜੀਵ ਜੰਤੂ ਹੁੰਦੇ ਆ ਉਹ ਮਚਦੇ ਆ। ਇਸੇ ਤਰ੍ਹਾਂ ਜਦੋਂ ਕੋਈ ਗੋਬਰ ਦਾ ਲੇਪਣ ਕੀਤਾ ਜਾਂਦਾ ਚੌਂਕੇ 'ਤੇ ਜਾਂ ਝਾੜੂ ਬੜੂ ਮਿਰਿਆ ਜਾਂਦਾ, ਉਹ ਝਾੜੂ ਫੇਰਨ ਵਾਲੇ ਕਹਿੰਦੇ ਜੀ ਮਰ ਜਾਂਦੇ ਆ, ਕਈ ਉਹ ਪਾਪ ਹੁੰਦਾ। ਇਸ ਤਰ੍ਹਾਂ ਜਾਣੀ ਉਹ ਪੰਜ ਤਰ੍ਹਾਂ ਦੇ ਪਾਪ ਮੰਨਦੇ ਜਿਹੜਾ ਪੰਜ ਗ੍ਰਾਹੀਆਂ ਕੱਢ ਕੇ ਖਾਂਦਾ ਹੈ ਫਿਰ ਉਹਨੂੰ ਇੱਕੜੀ ਵਿੱਚ ਜਿਹੜਾ ਕੋਈ ਕੁੱਟਣਾ ਹੈ ਅੰਨ ਦਾ ਚੱਕੀ ਵਿੱਚ ਪੀਣਾ ਹੈ ਝਾੜੂ ਫੇਰਨ ਵੇਲੇ ਆਟਾ ਗੁੰਨਣ ਵੇਲੇ ਰੋਟੀ ਪਕਾਉਣ ਵੇਲੇ ਜਿਹੜੇ ਪੰਜ ਤਰ੍ਹਾਂ ਦੀ ਹੱਤਿਆ ਹੋਈ ਪੰਜ ਤਰ੍ਹਾਂ ਦਾ ਪਾਪ ਹੁੰਦਾ ਉਹਨੂੰ ਨਹੀਂ ਫਿਰ ਲੱਗਦਾ। ਇਸ ਕਰਕੇ ਜੈਨੀ ਉਹ ਕਹਿੰਦੇ ਵੀ ਜੇ ਸਾਨੂੰ ਰੋਟੀ ਦੇਣੀ ਨਾ ਖਾਣ ਨੂੰ ਤੇ ਪਹਿਲਾਂ ਇੱਕ ਬੁਰਕੀ ਤੋੜ ਕੇ ਤੂੰ ਖਾ ਫਿਰ ਸਾਨੂੰ ਦੇ, ਕਿਉਂਕਿ ਜੇ ਅਸੀਂ ਸਾਬਤੀ ਰੋਟੀ ਖਾ ਲਈ ਜਿਹੜਾ ਉਖੜੀ ਵਿੱਚ ਪਾ ਕੇ ਅੰਨ ਨੂੰ ਕੁੱਟਿਆ ਇਹਦਾ ਪਾਪ ਵੀ ਸਾਨੂੰ ਲੱਗੂ, ਜਿਹੜਾ ਚੱਕੀ ਵਿੱਚ ਪੀਆ ਪਾਪ ਉਹ ਵੀ ਸਾਨੂੰ ਲੱਗੂ, ਜਿਹੜਾ ਆਟਾ ਗੁੰਨਣ ਸਮੇਂ ਉਹ ਪਾਪ ਹੋਇਆ ਉਹ ਵੀ ਪਕਾਉਣ ਸਮੇਂ ਵੀ ਅਤੇ ਝਾੜੂ ਫੇਰਨ ਸਮੇਂ। ਵੀ ਜਿਹੜਾ ਉਹ ਪਹਿਲੀ ਬੁਰਕੀ ਖਾ ਲੈਂਦਾ ਕਹਿੰਦੇ ਉਹਨੂੰ ਲੱਗਦੇ ਹੈ, ਇਸ ਜੈਨੀਆਂ ਦਾ ਮਤ ਹੈ। ਜੂਠਾ ਮੰਗ ਮੰਗ ਖਾਹੀ, ਇਹ ਘਰਾਂ ਵਿੱਚੋਂ ਜੂਠਾ ਅੰਨ ਮੰਗ ਮੰਗ ਕੇ ਖਾਂਦੇ ਜੈਨੀ ਅਤੇ ਭੇਡਾਂ ਵਾਂਗ ਹੀ ਸਿਰ ਖੋਹਾਏ ਨਾ। ਜਿਵੇਂ ਭੇਡਾਂ ਨੂੰ ਮੁੰਨਿਆ ਜਾਂਦਾ ਹੈ ਕਹਿੰਦੇ ਸਿਰ ਉਹ ਪਟਾਉਂਦੇ ਨੇ, ਉਹ ਤਾਂ ਚਲੋ ਮੁੰਨੀਆਂ ਜਾਂਦੀਆਂ ਨਾ, ਇਹ ਉਹੀ ਪਟਾਉਂਦੇ ਨੇ ਸਿਰ ਹੱਥ ਵਿੱਚ ਸਵਾਹ ਜੀ ਲੈ ਲੈ ਕੇ ਅਤੇ ਉਹਨੂੰ ਖਿੱਚੀ ਜਾਂਦੇ ਆ ਰੋਮਾਂ ਨੂੰ, ਅਤੇ ਜਦੋਂ ਲਹੂ ਲਵਾਉਣ ਜਾ ਹੁੰਦਾ ਫਿਰ ਸਵਾਹ ਜਾ ਸਿਰ 'ਚ ਪਾ ਦਿੰਦੇ, ਉਹਦੇ ਨਾਲ ਖੂਨ ਜਾ ਰੁਕ ਜਾਂਦਾ ਹੈ। ਅਤੇ ਉਹਨੂੰ ਕਿਹਾ ਜਾਂਦਾ ਜੇ ਇਹਨਾਂ ਨੂੰ ਵੀ ਜਦੋਂ ਤੈਨੂੰ ਤਕਲੀਫ ਹੋਵੇ ਨਾ ਤਾਂ ਉਦੋਂ ਤੋਂ ਹਾਲ ਦੁਹਾਈ ਨਹੀਂ ਕਰਨੀ ਹੈ, ਮੈਂ ਕਹੂੰਗਾ ਪ੍ਰੇਮ ਚਟਾਕਾ, ਤੂੰ ਕਹਿਣਾ ਅਬ ਸੁਖ ਜਾਤਾ, ਮੇਰਾ ਸੁੱਖ ਹੋਈ ਸਾਰੀ ਜ਼ਿੰਦਗੀ, ਫਿਰ ਆਪਾਂ ਨਾ ਕੇਸ ਪਾਉਣੇ ਨਾ ਕੰਘਾ ਰੱਖਣਾ ਨਾ ਕੈਂਚੀ ਨਾ ਉਸਤਰੇ ਦੀ ਲੋੜ, ਤੂੰ ਕਹਿਣਾ ਜਦੋਂ ਸਹਿ ਸਿੱਧੇ ਵਾਲ ਪੱਟੇ ਵੀ ਅਬ ਸੁਖ ਜਾਤਾ, ਇਹਨਾਂ ਦਾ ਮੰਤਰ ਹੈ ਜੈਨੀਆਂ ਦਾ। ਅਤੇ ਇਸੇ ਤਰ੍ਹਾਂ ਜਦੋਂ ਤੂੰ ਲੈਟਰੀਨ ਦੀ ਕਿਰਿਆ ਕਰਨੀ ਉਦੋਂ ਡੱਗਾ ਜਿਹਾ ਲੈ ਕੇ ਉਹਨੂੰ ਫੋਲਣਾ ਹੈ ਤੈਨੇ, ਵੀ ਉਹ ਜਿਹੜੇ ਜੀ ਹੈ ਨਾ ਲੈਟਰੀਨ ਟੱਟੀ ਵਿੱਚ ਉਹ ਕਿਤੇ ਮਰਨਾ ਜਾਣ ਤੈਨੂੰ ਨਾ ਪਾਪ ਲੱਗ ਜੇ। ਇਸ ਤਰ੍ਹਾਂ ਇਹ ਜਿਹੜੇ ਜੈਨੀ ਉਹਨਾਂ ਦਾ ਇਹੋ ਜਿਹਾ ਨਿਰਾਲੇ ਧਰਮ ਹੈ, ਨਿਰਾਲੇ ਅਸੂਮ। ਇਸ ਤਰ੍ਹਾਂ ਜਿਹੜੇ ਕੋਈ ਬ੍ਰਾਹਮਣ ਲੋਕ ਹੈ ਜਾਂ ਵੈਸ ਹੈ ਛੱਤਰੀ, ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਤੂੰ ਜਦੋਂ ਖਾਣਾ ਉਦੋਂ ਪੰਜ ਗ੍ਰਾਹੀਆਂ ਕੱਢਣੀਆਂ। ਅਪਵਾਹ ਦੇ ਪ੍ਰਸੰਗ ਵਿੱਚ ਵੀ ਆਇਆ ਵੀ ਉਹ ਜਾਜੀਆਂ ਨੇ ਪੰਜ ਗ੍ਰਾਹੀਆਂ ਕੱਢੀਆਂ ਫਿਰ ਖਾਣ ਲੱਗੇ, ਕਿਤੇ ਪਾਪ ਨਾ ਲੱਗ ਜਾਏ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਐਸਾ ਨਹੀਂ ਹੈ, ਇਹ ਭਰਮ ਭੁਲੇਖੇ ਕਰਨੇ ਵੀ ਉਖੜੀ ਕਿੱਟਣ ਤੋਂ ਪਾਪ ਲੱਗਦਾ ਹੈ ਜਾਂ ਇਹ ਝਾੜੂ ਮਰਨ ਵੇਲੇ ਮਰ ਜਾਂਦੇ ਹੈ ਜਾਂ ਪਕਾਉਣ ਵੇਲੇ ਰੋਟੀ ਨੂੰ ਫਿਰ ਪਾਪ ਲੱਗ ਜਾਂਦੇ ਹੈ, ਅੱਗ ਬਾਲਣ ਵੇਲੇ ਲੱਕੜਾਂ 'ਚ ਜੀਵ ਮਰ ਜਾਂਦੇ ਹੈ, ਪਾਣੀ ਵਰਤਿਆਂ ਪਾਣੀ ਵਿੱਚ ਮਰਦੇ ਨੇ, ਇਹ ਸਾਰੇ ਵਹਿਮ ਭਰਮ। ਇੱਥੇ ਤਾਂ ਸਿੱਧਾ ਹੀ ਗੁਰੂ ਕਲਗੀਧਰ ਜੀ ਨੇ ਰਹਿਤ ਨਾਮਿਆਂ ਵਿੱਚ ਕਿਹਾ ਬਿਨ ਜਪ ਜੇ ਜਾਪ ਜੇਵੇ ਬਿਨ ਜਪ ਜਾਪ ਸੇਵੇ ਜੋ ਜੇਵੇ ਪ੍ਰਸਾਦ। ਜਿਹੜਾ ਜਪਜੀ ਸਾਹਿਬ ਹੈ ਅਤੇ ਜਾਪ ਸਾਹਿਬ ਹੈ ਇਹਦੇ ਪੜ੍ਹੇ ਤੋਂ ਬਗੈਰ ਜਿਹੜਾ ਪਹਿਲਾਂ ਰੋਟੀ ਖਾ ਲੈਂਦਾ ਹੈ, ਸੋ ਵਿਸ਼ਟਾ ਕਾ ਕਰਮ ਕਿਰਮ ਹੋਏ ਜਨਮ ਗਵਾਵੇ ਬਾਲ, ਵੀ ਉਹ ਮਰ ਕੇ ਗੰਦਗੀ ਦਾ ਕੀੜਾ ਉਹਨੂੰ ਆਪਣਾ ਮਨੁੱਖ ਜਨਮ ਵੀ ਐਵੇਂ ਵਿਅਰਥ ਗਵਾ ਲਊਗਾ। ਸਿੱਖ ਲਏ ਤਾਂ ਜਦੋਂ ਇਹ ਭੋਜਨ ਛਕਣਾ ਜਪਜੀ ਦਾ ਪਾਠ ਕਰ ਲੈਣਾ ਜਾਂ ਪਾਠ ਕਰ ਲੈਣਾ ਫਿਰ ਕੋਈ ਨਹੀਂ ਲੱਗਦਾ ਲੁਗਦਾ। ਇਸ ਕਰਕੇ ਪਹਿਲਾਂ ਪੰਗਤ ਵਿੱਚ ਬੈਠ ਕੇ ਮੂਲ ਮੰਤਰ ਗੁਰੂ ਮੰਤਰ ਦਾ ਜਾਪ ਕਰ ਲੈਣਾ, ਉਦੋਂ ਬਾਅਦ ਛਕ ਛਕਾ ਕੇ ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਤੇਰੇ ਸਿੰਘਾਂ ਸੇਵਕਾਂ ਕੀ ਜਿਸ ਦੇ ਅੱਗੋਂ ਪ੍ਰਸ਼ਾਦ ਛਕਿਆ ਸੋ ਭੰਡਾਰੇ ਭਰਪੂਰ ਕਾਲ ਕੰਟ ਕਦੂਰ ਲੋ ਲੰਗਰ ਤਪੇ ਸਾਰ ਸੰਗ ਛਕੇ ਛਕਦਿਆਂ ਛਕਾਉਂਦਿਆਂ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਅਸੇ ਹੈ ਗੁਰਮਰਜ਼ਾਦਾ ਲੰਗਰ ਵਿੱਚ ਜਾਂ ਘਰੇ ਪ੍ਰਸ਼ਾਦ ਛਕਣ ਵੇਲੇ ਜਾਣੀ ਪਰਮੇਸ਼ਰ ਨੂੰ ਚੇਤੇ ਕਰਕੇ ਮੂੰਹ ਵਿੱਚ ਅੰਨ ਪਾਉਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਅਸੀਂ ਛਕ ਛਕਾ ਰਹੇ ਹਾਂ ਬਾਕੀ ਨਹੀਂ ਕੁਛ ਐਸਾ ਇਸ ਤਰ੍ਹਾਂ ਭੋਜਨ ਪ੍ਰਸ਼ਾਦਾ ਛਕਿਆ ਛਕਾਇਆ ਆਨੰਦ ਕਾਰਜ ਦੀ ਜਿਹੜੀ ਰਸਮ ਹੈ ਉਹ ਜਿਵੇਂ ਉਸ ਸਮੇਂ ਦੀ ਮਰਿਆਦਾ ਸੀ ਉਸ ਅਨੁਸਾਰ ਹੀ ਉਹ ਫਿਰ ਉਹਨੇ ਕਰਨੀ ਕਰਾਉਣੀ ਸੀ ਅਤੇ ਮਹਾਰਾਜ ਕਹਿੰਦੇ ਵੀ ਅੱਗ ਸਾਡਾ ਇਸ਼ਟ ਨਹੀਂ ਹੈ ਅੱਗ ਦੇ ਉਦਾਲੇ ਅਸੀਂ ਨਹੀਂ ਪਰਿਕਰਮਾ ਕਰਨੀਆਂ ਫਿਰ ਇੱਥੇ ਵਿਚਾਰ ਚਰਚਾ ਸ਼ੁਰੂ ਹੋ ਗਈ ਜਦੋਂ ਮਹਾਰਾਜ ਨਹੀਂ ਮੰਨੇ ਫਿਰ ਇਹ ਔਖੇ ਹੋ ਗਏ ਸਨ ਅਤੇ ਉਹ ਇਹ ਕੰਧ ਜੀ ਹੇਠ ਮਹਾਰਾਜ ਨੂੰ ਬਿਠਾ ਕੇ ਅਤੇ ਪਿੱਛੋਂ ਧੱਕਾ ਮਾਰ ਕੇ ਇਹਨਾਂ ਨੂੰ ਕੰਧ ਹੇਠ ਲਵਾ ਕੇ ਮਾਰ ਦਈਏ ਕਹਿਣਗੇ ਮਸਤਾਨੇ ਸੀ ਕੰਧ ਹੇਠ ਆ ਕੇ ਮਰ ਗਏ ਇੱਕ ਬਜ਼ੁਰਗ ਮਾਤਾ ਸਿਆਣੀ ਸੀ ਉਹਨੇ ਦੇਖ ਕੇ ਮਹਾਰਾਜ ਨੂੰ ਕਿਹਾ ਇੱਥੇ ਨਾ ਬੈਠੋ ਮਹਾਰਾਜ ਕੰਧ ਡਿੱਗਣ ਵਾਲੀ ਹੈ ਮਹਾਰਾਜ ਕਹਿੰਦੇ ਨਹੀਂ ਇਹ ਸਾਡੀ ਵਿਵਾਹ ਦੀ ਨਿਸ਼ਾਨੀ ਹੋਏਗੀ ਇਹ ਤਾਂ ਚਾਰ ਯੁਗਾਂ ਤੱਕ ਨਹੀਂ ਡਿੱਗੇਗੀ ਇਸੇ ਤਰ੍ਹਾਂ ਕਾਇਮ ਰਹੇਗੀ ਹੁਣ ਵੀ ਉਹ ਕੰਧ ਕਾਇਮ ਹੈ ਸ਼ੀਸ਼ੇ ਜਰਤ ਕੀਤੇ ਹੈ ਦਰਸ਼ਨ ਹੁੰਦੇ ਹੈ ਫਿਰ ਹਰਦਿਆਲ ਜਿਹੜਾ ਸੀ ਉਹ ਸਿਆਣਾ ਸੀ ਜਿਹਨੂੰ ਮਹਾਰਾਜ ਨੇ ਗਿਆਨ ਦਾ ਜਨੇਊ ਬਖਸ਼ਿਆ ਸੀ ਸੱਚਾ ਜਨੇਊ ਬਖਸ਼ਿਆ ਸੀ ਫਿਰ ਇਹਨੇ ਕਿਹਾ ਮਹਾਰਾਜ ਦੱਸੋ ਕਿਵੇਂ ਕਰਨਾ ਹੈ ਕਹਿਣ ਲੱਗੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਾਂ ਸਾਡਾ ਇਸ਼ਟ ਵਾਹਿਗੁਰੂ ਪਰਮੇਸ਼ਰ ਹੈ ਤੁਸੀਂ ਇੱਕ ਰੁਮਾਲ ਲੈ ਕੇ ਆਓ ਸ਼ਾਹੀ ਕਲਮ ਅਤੇ ਕਾਗਜ਼ ਵਗੈਰਾ ਲੈ ਆਓ ਇੱਕ ਚੁੰਕੀ ਲੈ ਆਓ ਉਹ ਫਿਰ ਇਸ ਤਰ੍ਹਾਂ ਹੀ ਇਹ ਸਾਰਾ ਕੁਛ ਲੈ ਆਉਂਦਾ ਗਿਆ ਗੁਰੂ ਮਹਾਰਾਜ ਨੇ ਚੁੰਕੀ 'ਤੇ ਉਹ ਸੋਹਣਾ ਰੁਮਾਲ ਰੱਖ ਕੇ ਅਤੇ ਕਾਗਜ਼ ਉੱਪਰ ਫਿਰ ਮੂਲ ਮੰਤਰ ਲਿਖਿਆ ਅਤੇ ਉਹ ਰੱਖ ਕੇ ਸਤਿਕਾਰ ਨਾਲ ਚੌਂਕੀ 'ਤੇ ਫਿਰ ਇਸ ਤਰ੍ਹਾਂ ਜਿਹੜੀ ਸੁਲੱਖਣੀ ਉਹਨੂੰ ਨਾਲ ਲੈ ਕੇ ਆਪ ਜੀ ਨੇ ਇਹ ਚਾਰ ਪ੍ਰਕਰਮਾ ਕਰਕੇ ਅਤੇ ਮੂਲ ਮੰਤਰ ਨੂੰ ਮੱਥਾ ਟੇਕ ਦਿੱਤਾ ਮੁੱਖੋਂ ਆਪ ਜੀ ਨੇ ਆਸਾ ਰਾਗ ਦੇ ਵਿੱਚ ਜਿਹੜਾ ਸ਼ਬਦ ਹੈ ਉਚਾਰਨ ਕਰ ਦਿੱਤਾ ਉਹਦੇ ਵਿੱਚ ਹੈ ਗੁਰਦੁਆਰਾ ਹਮਰਾ ਵੀ ਬਾਹੋ ਜੇ ਹੋਆ ਜਾਂ ਸਭ ਮਿਲਿਆ ਤਾਂ ਜਾਣੇ ਆ ਇਸ ਤਰ੍ਹਾਂ ਇਹ ਵਿਵਾਹ ਦੀ ਰਸਮ ਪੂਰੀ ਕਰਕੇ ਫਿਰ ਆਪ ਜੀ ਉਹ ਬਰਾਤ ਘਰ ਵਾਪਸ ਆ ਗਏ ਅਤੇ ਜਦੋਂ ਦਿਨ ਜਾ ਚੜ੍ਹਿਆ ਉਦੋਂ ਬਾਅਦ ਫਿਰ ਸਾਜ ਆਰਕ ਚੱਲਣ ਵੱਜਣ ਲੱਗ ਪਏ ਪਹਿਲਾਂ ਜਦੋਂ ਆਏ ਸੀ ਬੜੀਆਂ ਆਰਸ਼ਾਹੀਆਂ ਆਰਸ਼ਵਾਹੀਆਂ ਚੱਲੀਆਂ ਚਲਾਈਆਂ ਮਾਨੋ ਦੇਵ ਲੋਕ ਨੇ ਖਬਰਾਂ ਭੇਜੀਆਂ ਵੀ ਵਿਵਾਹ ਹੋ ਰਿਹਾ ਆ ਜਾਓ ਤੁਸੀਂ ਵੀ ਦੇਖ ਲਓ ਉਹ ਸਾਰਾ ਪ੍ਰਸੰਗ ਆਪਾਂ ਬੜੇ ਵਿਸਥਾਰ ਨਾਲ ਸੁਣਿਆ ਹੁਣ ਆਮ ਜਦੋਂ ਬਰਾਤ ਕੋਈ ਜਾਂਦੀ ਹੈ ਜਿਹੜੇ ਕੋਈ ਤਕੜੇ ਘਰਾਣੇ ਵਾਲੇ ਉਹ ਬੈਂਡ ਬਾਜਿਆਂ ਵਾਲੇ ਹੋਰ ਗਾਉਣ ਵਜਾਉਣ ਵਾਲੇ ਨੱਚਣ ਟੱਪਣ ਵਾਲੀਆਂ ਨੂੰ ਵੀ ਲਿਜਾਂਦੇ ਹੈ ਨਾ ਇਹ ਹੁਣ ਰਾਏ ਬੁਲਾਰ ਵੀ ਤਕੜਾ ਸੀ ਮਹਾਰਾਜ ਦਾ ਉਪਾਸ਼ਕ ਉੱਧਰੋਂ ਜਿਹੜਾ ਨਵਾਬ ਦੌਲਤ ਖਾਨ ਸੀ ਉਹ ਵੀ ਤਕੜਾ ਸੀ ਪ੍ਰਸੰਗ ਅਸੀਂ ਸੁਣਿਆ ਹੀ ਹੈ ਵੀ ਜੈ ਰਾਮ ਨੂੰ ਕਿਹਾ ਵੀ ਜੋ ਚਾਹੀਦਾ ਲੈ ਜਾ ਇੱਧਰੋਂ ਇੱਧਰ ਕਾਲੂ ਦੇ ਤਾਂ ਹੀ ਰਾਏ ਬੁਲਾਰ ਨੇ ਕਹਿ ਦਿੱਤਾ ਵੀ ਜੋ ਚਾਹੀਦਾ ਲੈ ਜਾ ਇਸ ਕਰਕੇ ਉਸ ਸਮੇਂ ਸਾਰਾ ਕੁਛ ਹੀ ਚੱਲਦਾ ਚਲਾਉਂਦਾ ਸੀ ਹੁਣ ਕਈ ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਵਾਹ ਦੇ ਵਿੱਚ ਗਾਉਣ ਵਾਲੀ ਆਈ ਸੀ ਬੈਂਡ ਬਾਜਿਆਂ ਵਾਲੇ ਆਏ ਸੀ ਆਹ ਇਸ ਤਰ੍ਹਾਂ ਰਸਮ ਐਂ ਹੋਈ ਸੀ ਅਤੇ ਤੁਸੀਂ ਕਹਿੰਦੇ ਹੈ ਵੀ ਐਂ ਕਰੋ ਤੁਹਾਡੀ ਮੰਨੀਏ ਕਿ ਇਤਿਹਾਸ ਵੀ ਮੰਨੀਏ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਆਪ ਵਿਚਰੇ ਉਦੋਂ ਸਾਰੀ ਮਰਿਆਦਾ ਕਾਇਮ ਕੀਤੀ ਪਹਿਲਾਂ ਜਿਵੇਂ ਕੁਛ ਹੁੰਦਾ ਸੀ ਉਹ ਹੁਣ ਵੀ ਉਵੇਂ ਹੋਈ ਜਾਂਦਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਧਾਰਨ ਵਾਲੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਉਵੇਂ ਕਰਦੇ ਨੇ। ਤੀਸਰੇ ਪਾਤਸ਼ਾਹ ਦੇ ਸਮੇਂ ਵੀ ਜਿਹੜੇ ਕੋਈ ਉਹਨਾਂ ਦਾ ਸਿੱਖ ਤਾਂ ਹੈ ਨਹੀਂ ਸੀ, ਸ਼ਰਧਾਲੂ ਸੀ, ਅਤੇ ਬੜੇ ਤਕੜੇ ਬੱਕਰੇ ਜਿਹੇ ਇਕੱਠੇ ਕਰਕੇ ਲਿਜਾ ਰਿਹਾ ਸੀ। ਅਤੇ ਮਹਾਰਾਜ ਨੇ ਪੁੱਛਿਆ ਵੀ ਕੀ ਗੱਲ ਹੈ? ਕਹਿੰਦੇ ਜੀ ਬੱਚੇ ਦਾ ਉਹ ਸੰਸਕਾਰ ਕਰਨਾ ਹੈ, ਜਾਣੀ ਉਹਨੂੰ ਗੁਰੂ ਵਾਲੇ ਬਣਾਉਣਾ, ਉਹਦੇ ਗਲ ਵਿੱਚ ਨਿਊਜਾ ਪਾਉਣਾ। ਸਾਡੇ ਰਿਸ਼ਤੇਦਾਰ ਸਾਡੇ ਘਰਾਂ ਦੇ ਵਿੱਚ ਮਰਜ਼ਾਦਾ ਹੈ ਵੀ ਜਦੋਂ ਕੋਈ ਬੱਚੇ ਦੇ ਸੰਸਕਾਰ ਕਰੇ ਜਾਂਦੇ ਉਦੋਂ ਸਭ ਨੂੰ ਮਾਸ ਦਾ ਭੋਜਨ ਖਵਾਇਆ ਜਾਂਦਾ ਬਣਾ ਕੇ। ਉਹ ਘੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਇਸ ਕਰਕੇ ਮਹਾਰਾਜ ਮਹਿਲ ਚ ਮਹਾਰਾਜ ਕਹਿੰਦੇ ਵੀ ਇਹ ਫਿਰ ਪਾਪ ਕਿਹਨੂੰ ਲੱਗੂਗਾ? ਰੇ ਤਾਂ ਜੀ ਮੈਨੂੰ ਪਤਾ ਨਹੀਂ ਹੈ ਕਿਹਨੂੰ ਲੱਗੂ। ਮਹਾਰਾਜ ਕਹਿੰਦੇ ਤੂੰ ਹੀ ਲਿਜਾ ਰਿਹਾ, ਤੂੰ ਹੀ ਉਹਨਾਂ ਪਿੱਛੇ ਮਰਵਾਏਗਾ, ਤੂੰ ਹੀ ਫਸੇਗਾ। ਖਾਣ ਵਾਲੇ ਤਾਂ ਖਾ ਕੇ ਪਰੇ ਚਲੇ ਜਾਣਗੇ। ਫਿਰ ਇਹ ਕਹਿਣ ਲੱਗਿਆ ਮਹਾਰਾਜ ਇਸ ਪਾਪ ਤੋਂ ਮੈਂ ਕਿਵੇਂ ਬਚਾਂ, ਕੋਈ ਢੰਗ ਤਰੀਕਾ ਦੱਸੋ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਜੇ ਤੂੰ ਬਚਣਾ ਚਾਹੁੰਦਾ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਸਾਡੇ ਕੋਲ ਲੈ ਆ, ਸਾਡੀ ਹਜ਼ੂਰੀ ਵਿੱਚ ਕਰ ਲਾ। ਉਹ ਅਸੀਂ ਉਹ ਕਹਿੰਦੇ ਵੀ ਮਹਾਰਾਜ ਕੋਲ ਸਾਰਾ ਆਪਾਂ ਕਰਨਾ ਕਰਾਉਣਾ ਹੈ। ਰੋਤੇ ਕਿਹਨੇ ਸੀ ਕਰਨਾ, ਇੱਕ ਕਹਿਣਾ ਸੀ ਗੁਰੂ ਕੇ ਲੰਗਰ ਵਿੱਚ ਭੋਜਨ ਪ੍ਰਸ਼ਾਦਾ ਛਕ ਛਕਾ ਕੇ ਰਸ ਕਰਕੇ ਵਾਪਸ ਆ ਗਏ ਸੀ। ਇਸੇ ਤਰ੍ਹਾਂ ਉਹ ਜਦੋਂ ਜਿਹੜੇ ਉਹ ਰਾਣੀ ਨਵਵਿਆਹੀ ਜੀ ਹਰੀਪੁਰ ਦੀ ਉਹ ਕਮਲੀ ਜੀ ਹੋ ਗਈ ਸੀ, ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਉਹ ਕੱਪੜੇ ਦੇ ਪਾੜ ਦੀ ਚੜੀ ਗਈ ਸੀ। ਗੁਰੂ ਕੇ ਲੰਗਰ ਦੀ ਜਿਹੜੀ ਲੱਕੜਾਂ ਲਿਆਉਣ ਵਾਲਾ ਜਿਹੜਾ ਸਿੱਖ ਸੇਵਕ ਹੈ ਉਹਨੂੰ ਉਹਨੇ ਤੰਗ ਜਿਹਾ ਕੀਤਾ ਸੀ। ਉਹਨੇ ਫਿਰ ਇਸ ਤਰ੍ਹਾਂ ਮਹਾਰਾਜ ਦੇ ਬਚਨਾਂ ਅਨੁਸਾਰ ਠੀਕ ਠਾਕ ਕਰਕੇ ਆਪਣੇ ਨਾਲ ਲੈ ਆਉਂਦਾ ਸੀ। ਫਿਰ ਉਹਦਾ ਜਿਹੜਾ ਵਿਵਾਹ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੇ ਇਰਦ ਗਿਰਦ ਪਰਿਕਰਮਾ ਕਰਾ ਕੇ ਕੀਤਾ ਸੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਚਾਰ ਲਾਵਾਂ ਦਾ ਜਿਹੜਾ ਸ਼ਬਦ ਹੈ ਉਚਾਰਨ ਕਰ ਦਿੱਤਾ, ਅੱਗੇ ਨੂੰ ਆਗਿਆ ਕਰ ਦਿੱਤੀ ਵੀ ਜਿਹੜਾ ਗੁਰੂ ਕਾ ਸਿੱਖ ਹੈ ਉਹ ਇਸ ਤਰ੍ਹਾਂ ਇਹ ਚਾਰ ਲਾਵਾਂ ਦਾ ਪਾਠ ਕਰਕੇ ਕੀਰਤਨ ਕਰਕੇ ਰਸਮ ਪੂਰੀ ਕਰ ਲਿਆ ਕਰੇ। ਉਦੋਂ ਤੋਂ ਲੈ ਕੇ ਹੁਣ ਤੱਕ ਗੁਰੂ ਕੇ ਸਿੱਖ ਆਗੂ ਗਨੀਬਾਲ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਚਾਰ ਲਾਵਾਂ ਦਾ ਜਿਹੜਾ ਪਾਠ ਹੈ ਉਹ ਗ੍ਰੰਥੀ ਸਾਹਿਬਾਨ ਨਾਲ ਹੀ ਸੁਣ ਰਹੇ ਆ, ਅਤੇ ਜਿਹੜਾ ਰਾਗੀ ਸਿੰਘ ਹੈ ਉਹ ਸੰਗੀਤ ਵਿੱਚ ਕੀਰਤਨ ਕਰ ਦਿੰਦਾ ਉਹ ਚਾਰ ਲਾਵਾਂ ਦਾ। ਉਦੋਂ ਬਾਅਦ ਫਿਰ ਆਨੰਦ ਪਿਆ ਵੀ ਮਾਏ ਸਤਿਗੁਰੂ ਮੈਂ ਵੀ ਆਨੰਦ ਕਾਰਜ ਹੋ ਗਿਆ। ਉਸ ਤੋਂ ਬਾਅਦ ਵਿਵਾਹ ਹੋਇਆ, ਮੇਰੇ ਬਾਬਲਾ ਗੁਰਮੁਖੀ ਹਰ ਪਾਇਆ, ਇਉਂ ਕੀਰਤਨ ਕਰ ਦਿੱਤਾ ਜਾਂਦਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਬਾਅਦ ਫਿਰ ਦਸ ਜਾਮਿਆਂ ਦੇ ਵਿੱਚ ਸਾਰੀ ਜਿਹੜੀ ਗੁਰਮਤਾਸੀ ਅਨੁਸਾਰ ਮਰਜ਼ਾਦਾ ਕਾਇਮ ਹੋਈ। ਪਹਿਲਾਂ ਜਿਵੇਂ ਸੀ ਉਹ ਜਿਵੇਂ ਚੱਲਦਾ ਸੀ ਉਵੇਂ ਸੀ, ਇਸ ਕਰਕੇ ਇਤਿਹਾਸ ਵਿੱਚ ਵੀ ਉਸੇ ਤਰ੍ਹਾਂ ਆਇਆ ਹੈ। ਇਹ ਨਹੀਂ ਵੀ ਹੁਣ ਅਸੀਂ ਇਹ ਦੇਖਦੇ ਤੇ ਅਸੀਂ ਕੀ ਅਸੀਂ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ, ਇਹ ਸਾਰਾ ਕੁਛ ਮੂਲ ਚੰਦ ਨੇ ਸਹੁਰੇ ਨੇ ਸੱਦਿਆ ਜਾਂ ਕਾਲੂ ਨੇ ਪ੍ਰਬੰਧ ਕੀਤਾ ਪਿਓ ਨੇ। ਗੁਰੂ ਨਾਨਕ ਸਾਹਿਬ ਤਾਂ ਇਹਦੇ ਵਿੱਚ ਸ਼ਾਮਿਲ ਹੋਣ ਵਾਲੇ ਆ। ਜਿੱਥੇ ਇਸ਼ਟ ਦੀ ਗੱਲ ਆਈ ਹੈ, ਵਿਸ਼ੇਸ਼ ਗੱਲ ਆਈ, ਉੱਥੇ ਆਪ ਜੀ ਨੇ ਸਿਰ ਫੇਰਤਾ ਵੀ ਇਹ ਨਹੀਂ ਐਸਾ ਹੋਣਾ। ਜਿਹੜੇ ਮੁੱਖ ਰੂਪ ਦੇ ਵਿੱਚ ਜਿਵੇਂ ਕਬੀਰ ਸਾਹਿਬ ਜੀ ਨੂੰ ਉਹਨਾਂ ਦਾ ਵਿਵਾਹ ਸੀ, ਸਾਰੇ ਇਕੱਠਿਆਂ ਹੋ ਕੇ ਕਹਿੰਦੇ ਵੀ ਹੁਣ ਸ਼ਹੀਦਾਂ ਨੂੰ ਆਪਾਂ ਮੰਨਣਾ, ਆਪਣੇ ਵੱਡ ਵਡੇਰਿਆਂ ਨੂੰ ਮੰਨਣਾ ਹੈ, ਲਿਆਓ ਆਪਾਂ ਗਊ ਮਾਰੀਏ। ਕਬੀਰ ਸਾਹਿਬ ਜੀ ਕਹਿੰਦੇ ਵੀ ਜੇ ਸਾਡੇ ਇਹ ਰਸਮ ਕਰਨੀ ਅਸੀਂ ਗਊ ਨਹੀਂ ਮਾਰਨ ਦੇਣੀ ਹੈ। ਇਹ ਤਾਂ ਜੀ ਪਹਿਲਾਂ ਤਾਂ ਰੀਤੀ ਚੱਲੀ ਆਉਂਦੀ ਹੈ, ਜਦੋਂ ਨਿਕਾਹ ਕੀਤਾ ਜਾਂਦਾ ਉਸ ਤੋਂ ਪਹਿਲਾਂ ਇਹ ਗਊ ਮਾਰੀ ਜਾਂਦੀ ਹੈ ਅਤੇ ਇਸ ਤਰ੍ਹਾਂ ਸ਼ਹੀਦਾਂ ਸ਼ਿਕਾਂ ਨੂੰ ਬੰਨਿਆ ਜਾਂਦਾ। ਜਿਸ ਕਰਕੇ ਕਬੀਰ ਸਾਹਿਬ ਜੀ ਨੇ ਉਹ ਕਿਹਾ ਜਾਂ ਕਿ ਕੁਲ ਗਊ ਵੱਧ ਕਰਾਰੀ ਮਾਨੀਆਂ ਸੇਖ ਸ਼ਹੀਦ ਪੀਰਾਂ ਵਾਹ ਵੈਸੀ ਕਰੀ ਪੂਤ ਐਸੀ ਸਰੀ ਅਤੇ ਹੁਣ ਰੇ ਲੋਕ ਪ੍ਰਸਿੱਧ ਕਬੀਰਾ ਵੀ ਜਿਨ੍ਹਾਂ ਦੇ ਕੁਲ ਦੇ ਵਿੱਚ ਇਹ ਗਊ ਮਾਰੀ ਜਾਂਦੀ ਸੀ ਅਤੇ ਸੇਖਾਂ ਸ਼ਹੀਦਾਂ ਪੀਰਾਂ ਨੂੰ ਮੰਨਿਆ ਜਾਂਦਾ ਸੀ। ਪ੍ਰਭ ਕਹਿੰਦੇ ਬਾਪ ਜੋ ਤਾਂ ਐਸੀ ਸਰੀ ਬਿਮਾਰ ਨਹੀਂ ਹੈ, ਪੂਤ ਐਸੀ ਸਰੀ ਪੁੱਤਰ ਕਹਿੰਦਾ ਮੈਂ ਨਹੀਂ ਗੁਰੂ ਮਾਰਨ ਦੇਣੀ ਹੈ। ਇਸ ਕਰਕੇ ਤਹੂਰੇ ਲੋਕ ਪ੍ਰਸਿੱਧ ਕਬੀਰਾ, ਇਸ ਕਰਕੇ ਕਬੀਰ ਸਾਹਿਬ ਕਰਕੇ ਦੁਨੀਆਂ ਵਿੱਚ ਉਹ ਪ੍ਰਸਿੱਧ ਹੈ। ਧੰਨ ਕਬੀਰ, ਧੰਨ ਕਬੀਰ ਕਹਿੰਦੇ ਹੈ ਜੇ ਉਹ ਗੂੰਆਂ ਗੂੰਆਂ ਜਾਂ ਮਾਰ ਮੂਰ ਕੇ ਕਰਦੇ ਕਰਾਉਂਦੇ ਉਹੀ ਉਲਟ ਇਹ ਧੰਨ ਕਬੀਰ ਨਹੀਂ ਹੋਣੀ ਸੀ। ਇਸ ਤਰ੍ਹਾਂ ਜਿਹੜੇ ਕੋਈ ਗੁਰੂ ਕੇ ਸਿੱਖ ਹੈ ਗੁਰਮਰਯਾਦਾ ਅਨੁਸਾਰ ਕਰਦੇ ਉਹਨਾਂ ਨੂੰ ਲੋਕ ਧੰਨ ਧੰਨ ਕਹਿੰਦੇ। ਜਿਹੜਾ ਆਹ ਪਿੱਛੇ ਕੁਝ ਹੁੰਦਾ ਉਹੀ ਕੁਛ ਕਰਦੇ ਆ ਸਿਆਣੇ, ਫਿਰ ਉਹਨਾਂ ਨੂੰ ਫਿਟੇ ਲਾਉਣ ਤੇ ਫਿਟੇ ਲਾਉਣ ਕਹਿੰਦੇ ਭਾਈ ਕਿਰਪਾਨ ਲਿਆਈ ਫਿਰਦਾ ਸ਼ਰਾਬ ਦੇ ਪੀਪੇ, ਭਾਈ ਹੈ ਕਿਰਪਾਨ ਲਿਆਈ ਫਿਰਦਾ ਘਰੇ ਬੋਕ, ਦੂਸਰੇ ਕਿ ਟੱਟੂ ਕਾਹਦਾ। ਇਸ ਕਰਕੇ ਉਹ ਫਿਰ ਫਿਟੇ ਲਾਉਣ ਤੋਂ ਪੈਂਦੀ ਇਹ ਜਿਹਾ ਨੂੰ, ਕਹਿੰਦੇ ਜੀ ਕੀ ਕਰੀਏ, ਉਹ ਕਹਿੰਦੇ ਅਸੀਂ ਨਾਰਾਜ਼ ਹੋ ਜਾਵਾਂਗੇ, ਅਸੀਂ ਆਉਣਾ ਹੀ ਨਹੀਂ ਵਿਆਹ 'ਚ, ਅਤੇ ਮਾਰਾ ਭਾਵਾਂ ਆਉਣ ਨਾ ਆਉਣ ਉਹ ਜ਼ਰੂਰ ਆਉਣੇ ਚਾਹੀਦੇ। ਸ਼ਰਾਬੀ ਕਬਾਬੀ ਬੱਕਰੇ ਖਾਣ ਅਤੇ ਕੁੱਕੜ ਅਤੇ ਇਸ ਤਰ੍ਹਾਂ ਅੰਡੇ ਉਂਡੇ ਖਾਣ ਵਾਲੇ ਇਹ ਰਾਖਸ਼ ਜ਼ਰੂਰ ਲਿਆਉਣੇ ਘਰੇ। ਉਹ ਮਗਰੋਂ ਫਿਰ ਜਦੋਂ ਇਹਨਾਂ ਦਾ ਪਾਪ ਦਾ ਉਹ ਫਲ ਨਿਕ ਪ੍ਰਗਟ ਹੁੰਦਾ, ਫਿਰ ਉਹ ਕੋਈ ਨੁਕਸਾਨ ਜਾਂ ਹੁੰਦਾ ਜਾਂ ਇੱਧਰ ਉੱਧਰ ਹੁੰਦਾ, ਫਿਰ ਗੁਰਦੁਆਰੇ ਨੂੰ ਭੱਜ ਲੈਂਦੇ ਆ ਜੀ ਐਂ ਹੋ ਗਿਆ ਐਂ ਹੋ ਗਿਆ। ਉਹ ਕਹਿੰਦੇ ਹੁਣ ਉਹ ਕਰੋ, ਉਹਨਾਂ ਨੂੰ ਲਿਆਓ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਰਾਹੀਂ ਕਰ ਕਰਾਏ ਹੁਣ ਕਾਹਨੂੰ ਪੁੱਛਦੇ ਗੁਰੂ ਨੂੰ, ਉਹਨਾਂ ਨਾਰਾਜ਼ ਹੋਣ ਤੁਹਾਡੇ, ਉਹਨਾਂ ਨੂੰ ਖੁਸ਼ ਕਰੋ, ਹੋਰ ਲਿਆਓ ਹੁਣ ਮਾਰੋ। ਫਿਰ ਉਹ ਜਿਹੜੇ ਸੱਚ ਕਹਿ ਦਿੰਦੇ ਆ ਫਿਰ ਉਹਨਾਂ 'ਤੇ ਔਖੇ ਹੋ ਜਾਂਦੇ। ਇਸ ਕਰਕੇ ਗੁਰਮਤ ਅਨੁਸਾਰ ਸਾਰੀ ਰਸਮ ਪੂਰੀ ਕਰਨੀ ਚਾਹੀਏ ਤਾਂ ਕਿ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਸਾਨੂੰ ਹਾਸਲ ਹੋਣ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ, ਜੇ ਸਤਿਗੁਰੂ ਮੇਰ ਦੀ ਨਿਗਰਾ ਕਰ ਦੇਣ, ਫਿਰ ਇਹਦੇ ਵਿੱਚ ਲੱਖਾਂ ਖੁਸ਼ੀਆਂ ਅਤੇ ਪਾਤਸ਼ਾਹੀਆਂ ਦੀ ਪ੍ਰਾਪਤੀ ਹੈ। ਜੇ ਗੁਰੂ ਨਾਰਾਜ਼ ਹੋ ਗਏ ਤਾਂ ਫਿਰ ਸਾਡੇ ਕੋਲੋਂ ਸਭ ਕੁਝ ਚਲਿਆ ਗਿਆ। ਉਹ ਜਿਵੇਂ ਕਵੀ ਜੀ ਨੇ ਉਸ ਸਮੇਂ ਦੀ ਉਮਰ ਜ਼ਿਆਦਾ ਜੀ ਸੀ ਗਾਉਣ ਵਜਾਉਣ ਵਾਲੀ, ਕਹਿੰਦੇ ਉਹ ਬਾਬੇ ਕਾਲੂ ਨੇ ਅਤੇ ਉੱਧਰੋਂ ਦੌਲਤ ਨਵਾਬ ਖਾਂ ਨੇ ਰਾਏ ਬੁਲਾਰ ਨੇ ਸਾਰਾ ਕੁਝ ਘੱਲਿਆ ਸੀ ਸਾਜੋ ਸਮਾਨ ਜਿਹਾ। ਉਹ ਜਿਵੇਂ ਆਈ ਗਾਉਣ ਵਾਲੀ ਉਹਦਾ ਜਿਹਾ ਸਾਰਾ ਨਕਸ਼ਾ ਜਿਹਾ ਬੰਨ ਕੇ ਅਖੀਰ 'ਤੇ ਕਵੀ ਇਹ ਵੀ ਵਿਸ਼ੇਸ਼ਤਾ ਕਹਿ ਰਹੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ 'ਤੇ ਕੋਈ ਅਸਰ ਨਹੀਂ ਹੈ, ਉਹ ਵੀ ਨਿਰਾਲੇ ਹੈ। ਇਹ ਜਾਣੀ ਵਿਸ਼ੇਸ਼ਤਾ ਇਹ ਹੈ ਵੀ ਨਹੀਂ ਆਮ ਇਹ ਗਾਉਣ ਵਜਾਉਣੀ ਨੂੰ ਦੇਖ ਕੇ ਨਾਲ ਹੀ ਨੱਚਣ ਲੱਗ ਜਾਂਦੇ ਆ ਬੁੱਢੇ ਵੀ ਅਸੀਂ ਸਾਲਾਂ ਦੇ, ਮਹਾਰਾਜ 'ਤੇ ਕਹਿੰਦੇ ਕੋਈ ਅਸਰ ਨਹੀਂ ਹੋਇਆ। ਉਹ ਸੰਸਾਰ ਰੀਤੀ ਜ਼ਰੂਰ ਕਰਦੇ, ਰੁਪਈਏ ਰੁਪਈਏ ਉਹਨਾਂ ਨੂੰ ਜ਼ਰੂਰ ਦੇ ਤੇ, ਬਾਕੀ ਕੋਈ ਉਹਨਾਂ ਦਾ ਅਸਰ ਕਬੂਲਿਆ ਹੀ ਸਮਝਿਆ ਵੀ ਇਹ ਜਿਵੇਂ ਜਾਦੂਗਰ ਦੀ ਖੇਲ ਹੁੰਦੀ ਹੈ, ਦੇਖਣ ਨੂੰ ਤਮਾਸ਼ਾ ਹੁੰਦਾ, ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ ਉੱਥੇ। ਇਸ ਤਰ੍ਹਾਂ ਮਹਾਰਾਜ ਨੇ ਉਹ ਕਰਤਾ ਦੇ ਜਾਣ ਲਿਆ ਵੀ ਕੱਢਣ ਪਾਉਣ ਨੂੰ ਕੁਛ ਨਹੀਂ, ਐਵੇਂ ਦਿਖਾਵਾ ਹੈ। ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਸੁਣੀਏ ਮਨ ਲਾ ਕੇ। ਬਾਰ ਮੁਖੀ ਸਿਰ ਮਾਂਗ ਸਵਾਰ, ਜਿਹੜੀ ਗਾਉਣ ਵਾਲੀ ਹੈ ਉਹਨੇ ਆਪਣਾ ਜਿਹੜਾ ਸਿਰ ਹੈ ਉਹ ਕਹਿੰਦੇ ਮਾਂਗ ਨਾਲ ਸਵਾਰਿਆ ਹੈ, ਸੰਧੂਰ ਜਿਹਾ ਪਾ ਕੇ ਚੀਰਨੀਆਂ ਜਿਹੀਆਂ ਕੱਢੀਆਂ ਹੋਈਆਂ। ਸਵਾ ਕੇ ਮਝਾਰ ਭਲੀ ਬਿਦ ਆਈ, ਜਿੱਥੇ ਕਹਿੰਦੇ ਸਵਾ ਲੱਗੀ ਹੈ ਨਾ ਉੱਥੇ ਅਖਾੜਾ ਲੱਗਿਆ ਉੱਥੇ ਉਹ ਚੱਲ ਕੇ ਆਈ ਬੰਠਣ ਕੇ। ਬਾਦਿਤ ਗਾਇਕ ਸੰਗ ਲਏ, ਉਸ ਗਾਉਣ ਵਾਲੀ ਨੇ ਜਿਹੜੇ ਬਾਜੇ ਵਜਾਉਣ ਵਾਲੇ ਹੈ ਹੋਰ ਜਿਹੜੇ ਕੋਈ ਗੀਤ ਗਾਉਣ ਵਾਲੇ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਹੈ। ਪੂਰਾ ਜਥਾ ਕਾਇਮ ਕਰਕੇ ਆਈ ਹੈ। ਪਗ ਨੇਵਰ ਬਾਜਨੀ ਆਨ ਵਜਾਈ, ਪੈਰਾਂ ਵਿੱਚ ਰੀਚਾਂ ਜਰਜੀਆਂ ਪਾਈਆਂ ਤੇ ਲੱਕ ਨਾਲ ਜਿਹੜੀ ਘੁੰਗਰੂ ਵਾਲੀ ਤਲਾਗੀ ਜੀ ਬੰਨੀ ਹੈ, ਉਹਨੇ ਆ ਕੇ ਵਜਾਉਣਾ ਸ਼ੁਰੂ ਕੀਤੀ ਹੈ। ਤਾਲਨ ਸੰਗ ਮਰਦੰਗ ਮਚੰਗ, ਔਰ ਤਾਲਨ ਕੀ ਜਿਹੜੇ ਛੈਣੇ ਜੇ ਹਨ ਉਹਨਾਂ ਦੇ ਨਾਲ ਜਿਹੜੇ ਮਰਦੰਗ ਹੈ, ਮਰਦੰਗ ਹੈ ਤੇ ਮਚੰਗ, ਜਿਵੇਂ ਮਰਦੰਗ ਇੱਕ ਸਾਜ ਦਾ ਨਾਂ, ਇਸੇ ਤਰ੍ਹਾਂ ਮਚੰਗ ਵੀ ਇੱਕ ਸਾਜ ਦਾ ਨਾਂ ਹੈ। ਮਰਤੰਗ ਤੇ ਜਿਹੜੇ ਮਚੰਗ ਹਨ, ਉਪੰਗ ਤੰਬੂਰਨ ਤਾਲ ਮਿਲਾਈ, ਉਪੰਗ ਜਿਹੜਾ ਨਸਤਰੰਗ ਨਾਮ ਦਾ ਸਾਜ ਹੈ, ਹੋਰ ਜਿਹੜੇ ਤੰਬੂਰੇ ਹਨ ਉਹ ਤਾਲ ਨਾਲ ਮਿਲਾ ਕੇ ਐਨ ਸੁਰ ਵਿੱਚ ਮਿਲਾ ਕੇ ਵਜਾਉਣੇ ਸ਼ੁਰੂ ਕੀਤੇ ਹਨ। ਰਾਗਨ ਰਾਗ ਭਰੇ ਅਨੁਰਾਗ ਸੋ, ਰਾਗ ਤੇ ਰਾਗਣੀਆਂ ਐਨ ਕਹਿੰਦੇ ਰਾਗ ਕੀ ਹੈ, ਪ੍ਰੇਮ ਨਾਲ ਭਰਿਆ ਹੋਇਆ। ਮੋਹਨ ਕੋ ਮਨ ਤਾਨ ਵਸਾਰਿਆਂ ਦੇ ਮਨਾਂ ਨੂੰ ਕਹਿੰਦੇ ਮੋਹਣ ਵਾਸਤੇ ਐ ਤਾਨੇ ਵਸਾ ਕੇ, ਤਾਨਿਆਂ ਵਿੱਚ ਪਾ ਕੇ। ਤ੍ਰਿਭੰਗੀ ਛੰਦ ਚੌਂਚਟ ਪਰ ਨਾਰੀ ਲੇਤ ਫਵਾਰੀ, ਜਿਹੜੀ ਨਾਰੀ ਗਾਉਣ ਵਾਲੀ ਹੈ ਚੌਂਕੀਏ ਬੜੀ ਚੰਚਲਤਾ ਨਾਲ, ਕਹਿੰਦੇ ਚਟਪਟ ਕੀ ਛੇਤੀ ਛੇਤੀ ਲੇਤ ਪਵਾਰੀ, ਇਸ ਤਰ੍ਹਾਂ ਚੰਚਲਤਾ ਨਾਲ ਚੰਚਲਤਾ ਕਰਦੀ ਹੋਈ ਤੇਜ਼ੀ ਕਰਦੀ ਹੋਈ ਛੇਤੀ ਛੇਤੀ ਉਹ ਪਵਾਰੀ ਜੀ ਲੈਂਦੀ, ਪਵਾਟਣੀ ਜੀ ਲੈਂਦੀ ਹੈ। ਸ਼ਮ ਸ਼ਮ ਕਾਰੀ ਸ਼ਬ ਧਰਨੀ, ਇਸ ਤਰ੍ਹਾਂ ਕਹਿੰਦੇ ਸ਼ਮ ਸ਼ਮ ਕਰਦੀ ਹੋਈ ਬੜੀ ਸ਼ਬ ਧਰਨੀ ਕੀ ਸੋਭਾ ਧਾਰਨ ਕਰ ਰਹੀ ਹੈ, ਛਵੀ ਧਾਰਨ ਕਰ ਰਹੀ ਆ। ਸੋ ਸਟਪਟ ਬੈਠਤ ਪੂਜਾ ਅਮੈਠਤ, ਸੰਕੀਏ ਭਲੀ ਪ੍ਰਕਾਰ ਸਟਪਟ ਕੇ ਚਟਪਟੀ ਛੇਤੀ ਦੇ ਕੇ ਬੈਠ ਜਾਂਦੀ ਹੈ ਤੇ ਬੈਠ ਕੇ ਪੂਜਾ ਅਮੈਠਤ ਆਪਣੀਆਂ ਬਾਹਾਂ ਜੀਆਂ ਉਹਨੂੰ ਉਕੜਾਉਂਦੀ ਹੈ, ਬਿੰਗੀਆਂ ਟੇਢੀਆਂ ਜਾਂ ਕਰਦੀ ਹੈ। ਤਾਲ ਇਕੈਠਤ ਮਨ ਹਰਨੀ, ਇਸ ਤਰ੍ਹਾਂ ਕਹਿੰਦੇ ਤਾਲ ਨੂੰ ਇਕੈਠਤ ਕੀ ਹੈ, ਤਾਲ ਪਾਉਂਦੀ ਹੈ, ਤਾਲ ਪੂਰਦੀ ਹੈ, ਤਾਲ ਇਕੈਠਤ ਮਨ ਹਰਨੀ, ਮਨ ਨੂੰ ਕਹਿੰਦੇ ਚਰਾਉਣਾ ਕਰਦੀ ਹੈ, ਮਨ ਨੂੰ ਮੋਹਣਾ ਕਰਦੀ ਹੈ। ਲੋ ਲਟਪਟ ਸ਼ੈਲੀ ਰੂਪ ਨਿਵੈਲੀ, ਇਸ ਤਰ੍ਹਾਂ ਜਿਹੜੀ ਸ਼ੈਲੀ ਕੀ ਹੈ, ਨੌਜਵਾਨ ਨਵੇਂ ਰੂਪ ਵਾਲੀ ਹੈ, ਗਾਉਣ ਵਾਲੀ। ਲੰਗ ਲਟਪਟ ਕਹਿੰਦੇ ਇਸ ਤਰ੍ਹਾਂ ਲਟਪਟ ਨੂੰ ਚੰਚਲਦਾ, ਚੰਚਲਤਾ ਕਰਨ ਵਿੱਚ ਲੰਕੀ ਹੈ, ਲੱਗੀ ਹੋਈ ਹੈ। ਗਤ ਅਨਵੇਲੀ ਸੁੱਠ ਅੰਗਾ, ਹਾਂ ਗਤ ਅਲਵੇਲੀ ਜਿਹਦੀ ਗਤੀ ਟੋਰ ਹੈ ਉਹ ਬੜੀ ਕਹਿੰਦੇ ਮਸਤਾਂ ਵਾਲੀ ਹੋਰੀ ਹੈ, ਜਿਵੇਂ ਕੋਈ ਹਾਥੀ ਜਾਂ ਹਸਨੀ ਮਸਤ ਹੋ ਕੇ ਤੁਰਦਾ, ਇਸ ਤਰ੍ਹਾਂ ਦੀ ਕਹਿੰਦੀ ਮਸਤੀ ਵਾਲੀ ਜਿਹਦੀ ਟੋਰ ਹੈ, ਸੁੰਦਰ ਉਸਦੇ ਅੰਗ ਹਨ। ਠੁੰਮ ਠੁੰਮ ਠੁੰਮ ਠੁਮਕੀ, ਝੁੰਮ ਝੁੰਮ ਝੁਮਕੀ, ਕਹਿੰਦੇ ਠੁੰਮ ਨਾ ਥਾਂ ਦਾ ਹੈ, ਠੰਗ ਉਸ ਥਾਂ ਤੇ ਕਹਿੰਦੇ ਠੁੰਮ ਠੁੰਮ ਕਰ ਦੀ ਠੁਮਕੀ ਕਰਦੀ ਹੈ, ਠੁੰਮ ਠੁੰਮ ਦੀ ਆਵਾਜ਼ ਕਰਦੀ ਹੈ, ਝੁਕ ਝੁਕ ਝੁਮਕੀ, ਝੁਕਦੀ ਝੁਕਦੀ ਬਿਲਕੁਲ ਹੇਠਾਂ ਹੀ ਝੁਮਕੀ ਹੈ, ਝੁਕ ਜਾਂਦੀ ਹੈ। ਦਰੁਮ ਦਰੁਮ ਦਰੁਮਕੀ ਮਿਰਦੰਗਾ, ਇਸੇ ਤਰ੍ਹਾਂ ਜਿਹੜਾ ਮਿਰਦੰਗ ਜਿਵੇਂ ਉਹ ਦਰੁਮ ਦਰੁਮ ਕਰਕੇ ਵੱਜਦਾ ਹੁੰਦਾ, ਉਸੇ ਤਰ੍ਹਾਂ ਕਹਿੰਦੇ ਉਹ ਮਿਰਦੰਗ ਦੀ ਆਵਾਜ਼ ਨਾਲ ਹੀ ਉਸ ਤਰ੍ਹਾਂ ਦਰੁਮ ਦਰੁਮ ਦੀ ਜਿਹੜੀ ਉਹ ਨੱਚਣ ਦੀ ਜਿਹੜਾ ਰੀਤੀ ਉਹਨੂੰ ਕਹਿੰਦੇ ਕਰਦੀ ਹੈ, ਜਿਵੇਂ ਜਿਵੇਂ ਉਹ ਮਿਰਦੰਗ ਦੀ ਦਰੁਮ ਦਰੁਮ ਦੀ ਆਵਾਜ਼ ਹੁੰਦੀ ਹੈ, ਉਸੇ ਨਾਲ ਉਹ ਦਰੁਮ ਦਰੁਮ ਕਰਦੀ ਹੋਈ ਆਵਾਜ਼ ਨਾਲ ਹੀ ਕਹਿੰਦੀ ਉਹ ਨੱਚਦੀ ਹੈ। ਲੋ ਲੱਟ ਸੁੱਠ ਲਟਕੀ, ਚਮਕਤ ਚਮਕੀ ਚਟਕੀ, ਇਸ ਤਰ੍ਹਾਂ ਲੰਗ ਲੱਟ ਪਟ ਸੁਰਕੀ, ਲੱਟ ਪਟ ਲਟਕੀ, ਲੰਗ ਲੱਟ ਲੱਟ ਸੁੱਠ ਲਟਕੀ, ਸੁੱਠ ਲਟਕੀ, ਇਸ ਤਰ੍ਹਾਂ ਕਹਿੰਦੇ ਉਹ ਜਿਹੜੀ ਜੁਲਫ ਜੀ ਹੈ ਲੱਟ ਨਾਲ ਜੁਲਫ ਦਾ ਹੈ, ਅਤੇ ਉਹ ਕਹਿੰਦੇ ਹੇਠਾਂ ਨੂੰ ਲਟਕਣ ਲੰਕੀ ਲੱਗੀ, ਹੇਠਾਂ ਨੂੰ ਸੋਹਣੀ ਲਟਕਣ ਲੱਗੀ ਹੋਈ ਹੈ, ਭਾਵ ਸੋਹਣੇ ਢੰਗ ਨਾਲ ਉਹ ਜੁਲਫ ਜੀ ਲਟਕੀ ਹੈ। ਚਿਕਨ ਤੋਂ ਝਟਕੀ, ਚਿਕਨਾਈ ਨਾਲ ਕਹਿੰਦੇ ਚੰਗੀ ਸੰਧਿਆਈ ਨਾਲ ਝਿੜਕੀ ਕੀ ਹੈ, ਠੰਡੀ ਠੰਡੀ ਜੀ ਕੀਤੀ ਹੈ, ਤੇਲ ਤੂਲ ਜਾਂ ਬੈਸ ਨੂੰ ਜੀ ਲੈ ਕੇ ਲੋ ਕੇ ਉਹ ਸੀ ਜੁਲਫ ਨੂੰ ਉਹਨੇ ਕਹਿੰਦੇ ਚੰਗੀ ਤਰ੍ਹਾਂ ਥਿੰਦਿਆ ਕੀਤਾ, ਵਾਲ ਜੇ ਚੰਗੀ ਤਰ੍ਹਾਂ ਚਮਕਾਏ ਹੋਏ ਥਿੰਦਿਆਈ ਨਾਲ। ਬੇਨੀ ਸਟਕੀ ਵਿਸ਼ੇ ਰਤਨ, ਆਹ ਜਿਹੜੀ ਬੇਨੀ ਕੀ ਗੁਤਨੀ ਜੀ ਉਹਦੀ ਪਿਛਲੀ ਹੈ, ਉਹ ਸਟਕੀ ਹੈ, ਲਮਕ ਰਹੀ ਹੈ, ਜਿਵੇਂ ਕਹਿੰਦੇ ਵਿਸ਼ੇਰਤ ਕੀ ਹੈ, ਸਪਨੀ ਹੁੰਦੀ ਹੈ, ਸਪਨੀ ਵਾਂਗ ਪਿੱਠ ਦੇ ਪਿੱਛੋਂ ਦੀ ਗਾਉਣ ਵਾਲੀ ਦੀ ਵੀ ਗੁਦਨੀ ਜੀ ਲਮਕ ਰਹੀ ਹੈ, ਲਟਕ ਰਹੀ ਹੈ। ਬਹੁ ਬਿਦ ਜੋ ਨਟਕੀ ਸਾਰਤ ਪਟਕੀ, ਬਹੁ ਨੋ ਕਹਿੰਦੇ ਬਣੀ ਹੋਈ ਹੈ, ਜਿਵੇਂ ਨਟਕੀ ਕੇ ਨਟ ਹੁੰਦਾ, ਨਟਨੀ ਹੁੰਦੀ, ਉਸ ਤਰ੍ਹਾਂ ਦੀ ਕਹਿੰਦੇ ਬਣੀ ਹੋਈ ਹੈ, ਜਿਵੇਂ ਤਮਾਸ਼ਗੀਰਨੀ ਵਾਂਗੂ ਬਣ ਗਈ ਹੈ ਸਾਰਤ ਪਟਕੀ। ਇਹ ਜਿਹੜੇ ਕੋਈ ਆਪਣੇ ਜੇ ਕੱਪੜੇ ਜੇ ਪਾਏ ਆ ਉਹਨੂੰ ਕਹਿੰਦੇ ਉੱਧਰ ਉੱਧਰ ਕਰਕੇ ਉਹਦੀ ਸ਼ਾਰਤ ਜੀ ਸੈਨਤ ਕਰਦੀ ਹੈ। ਕਰਵਰ ਮਟਕੀ ਸਿਰ ਧਰਤੰ, ਜਿਵੇਂ ਕਹਿੰਦੇ ਉਹ ਤਮਾਸ਼ੇ ਪਾਉਣ ਵਾਲੇ ਹੋਏ ਸਿਰ 'ਤੇ ਮੱਟੀ ਜੀ ਰੱਖ ਲੈਂਦੇ ਹੁੰਦੇ ਹੈ, ਇਸ ਤਰ੍ਹਾਂ ਕਰਵਰ ਕੀ ਕੱਚੀ ਜੀ ਜਿਹੜੀ ਘੜੀ ਹੈ ਉਹ ਜਿਵੇਂ ਸਿਰ 'ਤੇ ਧਰਦੇ ਹੁੰਦੇ ਤਮਾਸ਼ ਕੀ, ਇਸ ਤਰ੍ਹਾਂ ਕਹਿੰਦੇ ਉਹ ਆਪਣੇ ਹੱਥ ਜੇ ਹਾਵ ਭਾਵ ਜੇ ਉਹ ਕੱਚੀ ਘੜੀ ਸਿਰ 'ਤੇ ਰੱਖਣ ਵਾਂਗੂ ਇਸ਼ਾਰੇ ਜੇ ਕਰਦੀ ਹੈ। ਕੋ ਕਿੰਕਨ ਕਟਕੀ ਤੱਟ ਛੱਬ ਥਟਕੀ, ਇਸੇ ਤਰ੍ਹਾਂ ਕੱਟ ਨੂੰ ਲੱਕਦਾ, ਲੱਕ ਦੇ ਨਾਲ ਜਿਹੜੀ ਕਿੰਕਣੀ ਹੈ ਉਹ ਕੌਂਕੀਏ ਲੱਗੀ ਹੋਈ ਹੈ, ਜਾਣੀ ਲਗਾਉਣਾ ਕਰੀ ਹੋਈ ਹੈ, ਬੰਨਣਾ ਕੀਤੀ ਹੋਈ ਹੈ, ਤੱਟ ਛੱਬ ਕੀ, ਅਤੇ ਉਹ ਲੜਕ ਦੇ ਨਾਲ ਜਿਹੜੀ ਤਪਕੀ ਹੈ ਤੱਟ ਪੋਲ ਸ਼ਵ ਥੜਕੀ, ਸ਼ਵੇ ਕਹਿੰਦੇ ਥੜਕੀ ਕੀ ਹੈ, ਉਹ ਬੰਨ ਰਹੀ ਹੈ ਬੜੀ ਇਸ ਤਰ੍ਹਾਂ ਲੱਕ ਦੇ ਕੋਲ ਜਿਹੜੀ ਤਰਾਗੀ ਜੀ ਬੰਨੀ ਉਹ ਛਵੀ ਬੰਨ ਰਹੀ ਹੈ, ਛਵੀ ਸੋਭਾ ਕਰ ਰਹੀ ਹੈ। ਸਭ ਮਤ ਝਟਕੀ ਚਿੱਤਰ ਲਿਖੇ, ਸਾਰਿਆਂ ਦੀ ਜਿਹੜੀ ਬੁੱਧੀ ਹੈ ਉਹ ਕਹਿੰਦੇ ਝਟਕੀ ਕੀ ਚੁਰਾਈ ਗਈ ਹੈ, ਜਿਵੇਂ ਕੋਈ ਚਿੱਤਰ ਲਿਖੇ ਕੰਨ 'ਤੇ ਤਸਵੀਰ ਲਿਖੀ ਹੁੰਦੀ ਹੈ, ਫੋਟੋ ਲਿਖਿਆ ਹੁੰਦਾ, ਇਸ ਤਰ੍ਹਾਂ ਕਹਿੰਦੇ ਸਾਰਿਆਂ ਦੀ ਬੁੱਧੀ ਚੁਰਾਈ ਗਈ ਹੈ। ਆ ਕੋਈ ਉੱਥੇ ਹਿਲਚੁਲ ਨਹੀਂ ਰਿਹਾ, ਕਿਸੇ ਦੀ ਬੁੱਧੀ ਇੱਧਰ ਨਹੀਂ ਹੋ ਰਹੀ ਹੈ। ਸੌ ਸੁੱਧ ਨਹਿ ਘਟਕੀ ਸਭਾ ਸੁਠਟਕੀ, ਆ ਸੰਗ ਕਹੀਏ ਭਲੀ ਪ੍ਰਕਾਰ ਚੰਗੀ ਤਰ੍ਹਾਂ ਕਿਸੇ ਨੂੰ ਕਹਿੰਦੇ ਘਟਦੀ ਅੰਦਰਲੀ ਹਿਰਦੇ ਕਹਿੰਦੇ ਹੋਸ਼ ਹੀ ਨਹੀਂ ਰਹੀ ਹੈ, ਸਭਾ ਸੋ ਠਟਕੀ, ਜਿੰਨੀ ਸਭਾ ਹੈ ਸਾਰੀ ਕਹਿੰਦੇ ਠਟਕੀ ਹੈ ਕਿ ਅਚਰਜੀ ਹੋ ਗਈ ਹੈ। ਦ੍ਰਿਸ਼ਟ ਹੈ ਅਟਕੀ ਨਿਰਤ ਵਿਖੇ, ਆਹ ਜਿਹੜੀ ਉਹ ਗਾਉਣ ਵਾਲੀ ਹੈ ਉਹਦੀ ਨਿਰਤਕਾਰੀ ਦੇ ਵਿੱਚ ਸਾਰਿਆਂ ਦੀ ਜਿਹੜੀ ਨਿਗਾਹ ਹੈ ਨਜ਼ਰ ਹੈ ਉਹ ਅਟਕ ਰਹੀ ਹੈ, ਜਾਣੀ ਉਸ ਦੇ ਵਿੱਚ ਹੀ ਨਿਗਾਹ ਰੁਕ ਰਹੀ ਹੈ, ਫਸ ਰਹੀ ਹੈ। ਅਡਿਲ ਵਿਸਰੇ ਦੇਸ਼ਨ ਕਾਲ ਸਭਾ ਸਦ ਜੇ ਸਭੈ, ਕਹਿੰਦੇ ਮੁਖੀ ਸੀ ਨਾ ਬੈਠੇ ਹੋ ਸਭਾ ਵਿੱਚ, ਉਹਨਾਂ ਨੂੰ ਸਮਾਂ ਵੀ ਭੁੱਲ ਗਿਆ ਅਤੇ ਥਾਂ ਵੀ ਭੁੱਲ ਗਿਆ, ਇਹ ਨਹੀਂ ਪਤਾ ਵੀ ਅਸੀਂ ਸੁਲਤਾਨਪੁਰ ਬੈਠੇ ਹਾਂ ਕਿ ਰਾਏ ਭੋਏ ਦੀ ਤਲਵੰਡੀ ਬੈਠੇ ਹਾਂ ਕਿ ਬਟਾਲੇ ਬੈਠੇ ਹਾਂ। ਕਹਿੰਦੇ ਇਸ ਤਰ੍ਹਾਂ ਐਸਾ ਉਹਨੇ ਕਹਿੰਦੇ ਗਾਉਣਾ ਵਜਾਉਣਾ ਕੀਤਾ, ਨੱਚਣਾ ਟੱਪਣਾ ਕੀਤਾ, ਸਮਾਂ ਤੇ ਥਾਂ ਸਾਰੇ ਭੁੱਲ ਗਏ ਉਹ ਮੁਖੀਏ ਲੋਕ ਵੀ। ਮੁਸਕਾਨੇ ਸੁਖ ਦਾਨ ਹੇਰ ਤਿੰਨ ਵਿਦ ਤਵੈ, ਜੋ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਹੈ, ਕਹਿੰਦੇ ਉਹਨਾਂ ਦੀ ਵਿਧੀ ਜੀ ਦੇਖ ਕੇ ਉਹਨੂੰ ਨੱਚਦੀ ਟੱਪਜੀ ਛਾਲਾਂ ਜੀਆਂ ਮਾਰਦੀ ਦੇਖ ਕੇ ਮਹਾਰਾ ਹੱਸਵੇ ਵੀ ਕਿਵੇਂ ਕੌੜੀਆਂ ਨੂੰ ਮਾਰਦੀ ਹੈ ਛਾਲਾਂ। ਇੰਦਰ ਜਾਲ ਕੀ ਰੀਤ ਜਗਤ ਪਰ ਪੰਚ ਜੋ, ਮਹਾਰਾਜ ਨੇ ਬਿਆਨ ਲਿਆ ਵੀ ਕਹਿੰਦੇ ਇਸ ਸੰਸਾਰ ਦੀ ਵਿਧੀ ਤਾਂ ਐਵੇਂ ਹੈ ਜਿਵੇਂ ਇੰਦਰ ਜਾਲ ਦੀ ਰੀਤੀ, ਜਿਵੇਂ ਜਾਦੂਗਰ ਦੀ ਰੀਤੀ ਹੁੰਦੀ, ਉਹ ਤਮਾਸ਼ਾ ਕਰਨ ਵਾਲਾ ਤਮਾਸ਼ਾ ਜਿਹਾ ਕਰਦਾ ਹੁੰਦਾ ਅਤੇ ਉਹ ਕੱਢਣ ਪਾਉਣ ਨੂੰ ਤਾਂ ਕੁਛ ਨਹੀਂ ਨਾ ਹੁੰਦਾ ਜਾਦੂ ਕੋਲ, ਤਮਾਸ਼ੇ ਵਾਲੇ ਕੋਲ ਦੇਖਣ ਨੂੰ ਬੜਾ ਹੁੰਦਾ ਹੈ। ਮਹਾਰਾਜ ਕਹਿੰਦੇ ਸੰਸਾਰ ਦੀ ਰੀਤੀ ਵੀ ਐਸੀ ਹੈ ਜਿਵੇਂ ਜਾਦੂਗਰ ਜਾਦੂ ਜਾ ਕਰ ਕਰਕੇ ਦਿਖਾਈ ਜਾਂਦਾ ਹੈ, ਬੜੇ ਚਾਂਦੀ ਦੇ ਰੁਪਈਏ ਉਹ ਕਿਸੇ ਵਿੱਚੋਂ ਹੇਠਾਂ ਸਿਰ ਦਿੰਦਾ, ਢੇਰ ਲੱਗ ਜਾਂਦਾ ਅਤੇ ਹੁੰਦੇ ਨਹੀਂ, ਉਹ ਬੋਹਰਾਂ ਵੀ ਕੱਢ ਦਿੰਦਾ, ਹੋਰ ਬਹੁਤ ਕੁਛ ਕਰ ਦਿੰਦਾ ਉਹ ਜਾਦੂਗਰ। ਕਹਿੰਦੇ ਇਸੇ ਤਰ੍ਹਾਂ ਸੰਸਾਰ ਦੀ ਰੀਤੀ ਵੀ ਹੈ, ਜਾਦੂਗਰਾਂ ਵਰਗੀ ਹੈ, ਕੱਢਣ ਪਾਉਣ ਨੂੰ ਕੁਝ ਨਹੀਂ, ਐਵੇਂ ਦੇਖਣ ਮਾਤਰੀ ਹੈ ਸਾਰਾ ਏਠਾ ਠਾ ਵਾਠਾ। ਉਹ ਇਸ ਪ੍ਰਕਾਰ ਲਖ ਰੇ ਦੇ ਸਦੀਵ ਅਬੰਚ ਜੋ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਹਿਰਦੇ ਵਿੱਚ ਜਾਣਿਆ ਹਮੇਸ਼ਾ, ਕਹਿੰਦੇ ਸਭ ਕੁਝ ਦੇਖ ਕੇ ਜਿਹੜੇ ਅਬੰਚ ਹੈ, ਨਾ ਠੱਗੇ ਜਾਣ ਵਾਲੇ ਹਨ ਗੁਰੂ ਨਾਨਕ ਸਾਹਿਬ, ਬਾਕੀ ਤਾਂ ਸਾਰੇ ਠੱਗੇ ਗਏ ਮੋਹੇ ਗਏ ਹੈ। ਆਪ ਦੇਖ ਦੂ ਕੇ ਹੱਸ ਚੂਰ ਪਏ ਵੀ ਇਹ ਕੀ ਕਰੀ ਜਾ ਰਹੇ ਹੈ। ਦਇਓ ਦਰਬ ਬਹੁਤ ਸਹਿ ਮਹਾ ਸੁਖ ਕੰਦ ਹੈ। ਹਾਂ ਜੀ, ਕਹਿੰਦੇ ਉਸ ਸੰਸਾਰ ਦੀ ਰੀਤੀ ਉਹਨੂੰ ਵੀ ਪੂਰੀਆਂ ਕਰਨਾ ਹੈ। ਸੁਖ ਦੇਣ ਵਾਲੇ ਸਤਿਗੁਰੂ ਨੇ ਉਹ ਸਮਾਂ ਜਾਣ ਕੇ ਉਹਨਾਂ ਨੂੰ ਵੀ ਕੁਝ ਨਾ ਕੁਝ ਮਾਇਆ ਦੇ ਹੀ ਦਿੱਤੀ ਹੈ। ਬੇਦੀ ਚੰਦ ਮੁਕੰਦ ਸੁਬ੍ਰਹਮਾਨੰਦ ਹੈ। ਆ ਬੇਦੀਆਂ ਦੇ ਜਿਹੜੀ ਬੰਸ ਹੈ ਉਹਨੂੰ ਚੰਦ ਵਿੱਚ ਪੂਰਨਮਾਸੀ ਦੇ ਚੰਦਰਮਾ ਵਾਂਗੂ ਰੋਸ਼ਨ ਕਰਨ ਵਾਲੇ ਮੁਕਤੀ ਦਾਤੇ ਤੇ ਬ੍ਰਹਮ ਦਾ ਆਨੰਦ ਮਾਨਣ ਵਾਲੇ, ਬ੍ਰਹਮ ਦੇ ਆਨੰਦ ਵਿੱਚ ਟਿਕਣ ਵਾਲੇ ਹਨ। ਦਿਵਸ ਤੀਨ ਅਸਰੀਤ ਬਰਾਤ ਸੁਹਾਵਣੀ। ਕਵੀ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾ ਰਹੇ ਇਤਿਹਾਸ ਕਿ ਮਹਾਰਾਜ ਇਸ ਰੀਤੀ ਨਾਲ ਸੋਹਣੇ ਟਿੰਗੇ ਨਾਲ ਦਿਨ ਤੱਕ, ਜਿਹੜੀ ਤਿੰਨ ਕੁ ਦਿਨ ਤੱਕ ਬਰਾਤ ਇੱਥੇ ਵਿਵਾਹ ਦੀ ਰਸਮ ਤੋਂ ਟਿਕੀ ਰਹੀ ਹੈ। ਹੋ ਰਹੀ ਕਹੀ ਜੋ ਆਦ ਕਥਾ ਬਰ ਪਾਵਨੀ। ਮੇਰੀ ਪਵਿੱਤਰ ਕਥਾ ਹੈ ਜਿਵੇਂ ਮੈਂ ਕਹੀ ਹੈ, ਉਹ ਤਿੰਨ ਦਿਨ ਕਹਿੰਦੇ ਹੁੰਦੀ ਰਹੀ ਹੈ। ਤਿੰਨ ਪੁਰ ਮਾਨਵ ਪਠਾ ਹਕਾਰਨ ਆਇਓ। ਹਾਂ, ਤਿੰਨ ਪੁਨ ਮਾਨਵ ਪਠਾ, ਪੁਰ ਦੇ ਥਾਂ ਪੁਨ ਪਾਠ ਸ਼ੁੱਧ ਹੈ, ਇੱਥੇ ਵੀ ਪੁਰ ਹੈ। ਹਾਂ, ਤਿੰਨ ਪੁਨ ਮਾਨ ਫਿਰ ਉਹਨਾਂ ਨੇ ਭਾਵ ਮੂਲੇ ਨੇ ਜਾਂ ਹਿੱਤੇ ਨੇ ਜਿਹੜਾ ਪੈਂਜ ਸੀ, ਕਹਿੰਦੇ ਉਹਨਾਂ ਨੇ ਇਸ ਤਰ੍ਹਾਂ ਇੱਕ ਮਨੁੱਖ ਨੂੰ ਭੇਜਿਆ, ਹਕਾਰਨ ਆਇਓ ਸੱਦਣ ਵਾਸਤੇ। ਉਹ ਚੱਲ ਆਇਆ ਬਰਾਤ ਘਰ ਵਿੱਚ। ਗਮਨੈ ਲੈਨ ਵਿਦਾਇਰ ਦਾ ਉਮ ਗਾਇਓ। ਇਹ ਹੁਣ ਵਿਦਾਗੀ ਲੈਣੀ ਹੈ, ਜਿਸ ਕਰਕੇ ਸਾਰਿਆਂ ਦਾ ਰਿਦਾ ਉਮ ਗਾਇਓ ਕਿ ਉਤਸ਼ਾਹ ਵਿੱਚ ਆਇਆ, ਰਿਦਾ ਉਛੜਿਆ ਖੁਸ਼ੀ ਵਿੱਚ। ਕਾਲੂ ਲਾਲੂ ਆਦਿ ਸੁਪਰਮਾਨੰਦ ਜੋ। ਕਾਲੂ ਜੀ ਉਹਨਾਂ ਦੇ ਛੋਟੇ ਭਰਾ ਲਾਲੂ ਜੀ, ਇਸ ਤੋਂ ਆਦਿ ਲੈ ਕੇ ਜੈ ਰਾਮ ਦੇ ਪਿਤਾ ਪਰਮਾਨੰਦ ਜੀ। ਹੋ ਮੂਲੇ ਆਲੇ ਜਾਏ ਮਿਲੇ ਆਨੰਦ ਸੋ। ਜਿੱਥੇ ਬਟਾਲੇ ਸ਼ਹਿਰ ਦੇ ਵਿੱਚ ਮੂਰਚੰਦ ਦਾ ਘਰ ਹੈ, ਉੱਥੇ ਬੜੇ ਕਹਿੰਦੇ ਆਨੰਦ ਦੇ ਨਾਲ ਜਾ ਮਿਲੇ ਜਾ ਇਕੱਠਿਆ ਹੋਏ। ਸਵਈਆ ਭਾਂਜਨ ਭੂਖਨ ਚੀਰ ਪਟੰਬਰ। ਉਸ ਵੇਲੇ ਜਿਹੜਾ ਮੂਰ ਚੰਦ ਹੈ ਉਹਨੇ ਕਹਿੰਦੇ ਭਾਂਡੇ ਹੋਰ ਗਹਿਣੇ ਕੱਪੜੇ ਪਟੰਬਰ ਰੇਸ਼ਮੀ ਵਸਤਰ। ਸੁੰਦਰ ਹੈ ਪਸ਼ਮੰਬਰ ਭਾਰੇ। ਬਹੁਤ ਸੁੰਦਰੀ ਜਿਹੜੇ ਪਸ਼ਮੀਨੇ ਦੇ ਕੱਪੜੇ ਵੀ ਬਹੁਤ ਭਾਰੇ ਹਨ, ਮਹਾਨ ਹਨ। ਬਾਜਨ ਸਾਜ ਨਵੀਨ ਸਜੇ। ਜਿਹੜੇ ਘੋੜੇ ਹੈ ਨਵੇਂ ਸਾਜਾਂ ਨਾਲ ਸਜਾਏ ਸਜੇ ਹੋਏ। ਬਹੁਤ ਦਾਇ ਜਦੀਨ ਉਤੰਗ ਤੁਖਾਰੇ। ਹੋਰ ਜੇ ਉੱਠ ਵਗੈਰਾ ਹੈ ਉੱਚੇ ਉੱਚੇ, ਉਹ ਵੀ ਦਾਇ ਵੀ ਦਿੱਤੇ ਹੈ ਵੀ ਜਿਹੜਾ ਸਾਜੋ ਮਾਨ ਹੈ ਉਠਾਂ ਤੇ ਅੱਗੇ ਲੱਦ ਕੇ ਲਿਜਾਇਆ ਜਾਂਦਾ ਸੀ ਜਾਂ ਗੱਡਿਆਂ ਤੇ ਲੱਦ ਕੇ ਜਾਂਦੇ। ਕਹਿੰਦੇ ਉਹ ਸਾਜੋ ਸਮਾਨ ਲੱਦ ਕੇ ਲਿਜਾਣ ਵਾਸਤੇ ਦਾਜ ਵਿੱਚ ਹੀ ਨਾਲ ਉੱਠ ਵੀ ਦੇ ਦਿੱਤੇ ਹਨ। ਕੰਚਨ ਔਰ ਖਜੂਰ ਦਇਓ ਪੁੰਨ ਦਾ। ਸੋਨਾ ਦੇ ਦਿੱਤਾ, ਹੋਰ ਖਜੂਰ ਚਾਂਦੀ ਦੇ ਦਿੱਤੀ ਹੈ। ਦਾਸੀ ਦਈ ਤਨੀਆ ਹਿਤਕਾਰੇ। ਦਾਸੀ ਦਈ ਤਨੀਆ ਹਿਤਕਾਰੇ, ਪੁਨਾ ਜਿਹੜੀ ਕਹਿੰਦੇ ਇੱਕ ਦਾਸੀ ਦੇ ਦਿੱਤੀ ਹੈ, ਸੇਵਕਣੀ ਦੇ ਦਿੱਤੀ ਹੈ ਵੀ ਲੜਕੀ ਦੀ ਵੀ ਇਹ ਮੇਰੀ ਹਿੱਤ ਨਾਲ ਸੇਵਾ ਕਰੇਗੀ। ਦਾਇਜ ਦੀਨ ਵੱਡੋ ਪੁਰ ਪੰਚਨ ਹੈ। ਜਿਹੜਾ ਇਹ ਪਿੰਡ ਦਾ ਇਹ ਪੰਚ ਹੈ ਉਹ ਹਿੱਤ ਹੈ, ਉਸਨੇ ਵੀ ਆਪਣੇ ਵੱਲੋਂ ਵੀ ਦਾਨ ਦਿੱਤਾ ਦਾਜ ਰੂਪ ਵਿੱਚ। ਜੋ ਜਸ ਸੰਚਨ ਕੀਨ ਸਵਾਰੇ। ਇਸ ਤਰ੍ਹਾਂ ਬਣਾ ਸਵਾਰ ਕੇ ਜਸ ਕਹਿੰਦੇ ਸੰਚਨ ਕੀਤਾ, ਜਸ ਇਕੱਤਰ ਕੀਤਾ ਦੋਹਾਂ ਪਾਸਿਆਂ ਤੋਂ। ਬਾਂਧਵ ਸੰਗ ਸਮੂਲਾ ਤਬੈ। ਉਸ ਵੇਲੇ ਆਪਣੇ ਰਿਸ਼ਤੇਦਾਰ ਭਰਾਵਾਂ ਦੇ ਨਾਲ ਜਿਹੜਾ ਮੂਲ ਚੰਦ ਹੈ। ਪੁਨ ਪੰਚ ਹਿਤਾ ਸਭ ਹੋਇ ਇਕ ਠਾਏ। ਜਿਹੜਾ ਪਿੰਡ ਦਾ ਹਿੱਤਾ ਪਿੰਚ ਚਾਹੇ ਸਾਰਿਆਂ ਨੂੰ ਤੇ ਨਾਲ ਮਿਲ ਕੇ ਉੱਥੇ ਇਕੱਠਿਆਂ ਹੋ ਕੇ ਆਏ ਦੇ ਕਰ ਹੋਏ ਅਧੀਨ ਰਹੇ ਕਰ ਇਹ ਸਾਰਾ ਕੁਛ ਦੇ ਕੇ ਫਿਰ ਅਧੀਨ ਹੋ ਰਹੇ ਹਨ ਬੰਦ ਕਰ ਬੰਦ ਕਰ ਬੰਦ ਦੋ ਮੁਖ ਬੈਨ ਅਲਾਏ ਦੋਵੇਂ ਹੱਥ ਜੋੜ ਕੇ ਮੁੱਖੋਂ ਬਚਨੇ ਸਾਰਿਆਂ ਨੇ ਇਉਂ ਕਹੀ ਹੈ ਮੂਰਜਨ ਨੇ ਸਭ ਤੋਂ ਪਹਿਲਾਂ ਇਉਂ ਕਿਹਾ ਹੈ ਆਤਮ ਜਾ ਮਮ ਕਿੰਕਰੀ ਜਾਨਹ ਹੇ ਕਾਲੂ ਜੀ ਇਹ ਜਿਹੜੀ ਆ ਮੇਰੀ ਸੁਲੱਖਣੀ ਸੁਪੁੱਤਰੀ ਹੈ ਇਸ ਨੂੰ ਗੁਰੂ ਨਾਨਕ ਸਾਹਿਬ ਦੀ ਦਾਸੀ ਵਾਂਗੂ ਜਾਣਾ ਔਰ ਕਛੂ ਨਹਿ ਮੈਂ ਮੇ ਬਨ ਆਏ ਹੇ ਕਾਲੂ ਜੀ ਤੁਹਾਡੇ ਸੁਪੁੱਤਰ ਨੂੰ ਮੈਂ ਆਪਣੀ ਜਿਹੜੀ ਸੁਪੁੱਤਰੀ ਇੱਕ ਦਾਸੀ ਵਾਂਗ ਦੇ ਦਿੱਤੀ ਹੈ ਹੋਰ ਮੇਰੇ ਪਾਸੋਂ ਕੁਛ ਦੇਣਾ ਨਹੀਂ ਬਣ ਆਇਆ ਹੈ ਆਪ ਸਭੈ ਬਿਦ ਲਾਇਕ ਹੋ ਕਿਉਂਕਿ ਆਪ ਤਾਂ ਸਭ ਤਰ੍ਹਾਂ ਕਰਕੇ ਯੋਗ ਹੋ ਮਹਾਨ ਹੋ ਯਗ ਯੋ ਕਹਿ ਆਪਸ ਮੈਂ ਹਰ ਖਾਏ ਕੀ ਕਰੀ ਜਨ ਲਾਇਕ ਹੋ ਜਨ ਹਾਂਜੀ ਵਿਸਰਾਮ ਅਰਥ ਨਹੀਂ ਤੈਨੂੰ ਉਹਦਾ ਮਾੜਾ ਮੋਟਾ ਆਪ ਸਭੈ ਬਿਦ ਲਾਇਕ ਹੋ ਜਗ ਆਪ ਤਾਂ ਸੰਸਾਰ ਦੇ ਵੀ ਸਭ ਤਰ੍ਹਾਂ ਕਰਕੇ ਲਾਇਕ ਯੋਗ ਹੋ ਜਿਉਂ ਕਹਿ ਆਪਸ ਮੈਂ ਹਰ ਖਾਏ ਇਸ ਤਰ੍ਹਾਂ ਕਹਿ ਕੇ ਆਪੋ ਵਿੱਚ ਹੀ ਖੁਸ਼ ਹੋਏ ਪ੍ਰਸੰਨ ਹੋਏ ਹਨ ਦੋਹਰਾ ਸਭ ਬਿਦ ਨੀਕ ਰੀਤ ਕਰ ਸਭ ਤਰ੍ਹਾਂ ਕਰਕੇ ਚੰਗੀ ਰੀਤੀ ਮਰਯਾਦਾ ਕਰਕੇ ਦੋਇ ਦਿਸ਼ ਮੋਦਹ ਛਾਏ ਦੋਹਾਂ ਪਾਸਿਆਂ ਵਿੱਚ ਹੀ ਬੜਾ ਭਾਰੀ ਕਹਿੰਦੇ ਖੁਸ਼ੀ ਛਾਈ ਖੁਸ਼ੀ ਫੈਲੀ ਰਸ ਰੱਖਿਓ ਯੁਗ ਪਰਸ ਪਰ ਦੋਹਾਂ ਨੇ ਆਪੋ ਵਿੱਚ ਹੀ ਬੜਾ ਰਸ ਰਸੂ ਰੱਖਿਆ ਪ੍ਰੇਮ ਪਿਆਰ ਰੱਖਿਆ ਐਸਾ ਭਾਵੇਂ ਕਾਲੂ ਵੀ ਬੋਲ ਵਿਗਾੜ ਸੀ ਮੂਲਚੰਦ ਵੀ ਸੀ ਬੋਲ ਵਿਗਾੜ ਅੱਗੇ ਆਈ ਜਾਣਾ ਪਰ ਇੱਥੇ ਕਹਿੰਦੇ ਵਿਵਾਹ ਵਿੱਚ ਦੋਹਾਂ ਨੇ ਕਹਿੰਦੇ ਰਸ ਰਸੂ ਪ੍ਰੇਮ ਪਿਆਰ ਰੱਖਿਆ ਹੈ ਜਸ ਵਿਦ ਹਿਤੇ ਅਲਾਏ ਜਿਸ ਤਰ੍ਹਾਂ ਹਿੱਤੇ ਪੈਂਚ ਨੇ ਕਿਹਾ ਸੀ ਪਹਿਲਾਂ ਹੀ ਵੀ ਉੱਧਰ ਕਾਲੂ ਵੀ ਬੋਲ ਵਿਗਾੜ ਇੱਧਰ ਵੀ ਮੂਲੇ ਤੋਂ ਵੀ ਇਹ ਜਿਹੇ ਇੱਥੇ ਨਾ ਹੁਣ ਤੁਸੀਂ ਦੋਵਾਂ ਨੇ ਪਰਤੂ ਪਾਉਣਾ ਇਸ ਕਰਕੇ ਉਹ ਪੈਂਚ ਦੇ ਆਖੇ ਲੱਗ ਕੇ ਕਹਿੰਦੇ ਦੋਹਾਂ ਨੇ ਪ੍ਰੇਮ ਵਿਹਾਰ ਰੱਖਿਆ ਰਸਰ ਸੂਕ ਨਹੀਂ ਰੱਖਿਆ ਕਰਿਆ ਹੈ ਸਵਈਆ ਮੂਲੇ ਕੀ ਤੀਵ ਵਿਰਾਗ ਕਰੇ ਉਸ ਤੋਂ ਬਾਅਦ ਜਿਹੜੀ ਮੂਲਚੰਦ ਦੀ ਪਤਨੀ ਚੰਦੋ ਰਾਣੀ ਹੈ ਉਹ ਕਹਿੰਦੇ ਬੜਾ ਵਿਰਾਗ ਕਰ ਰਹੀ ਹੈ ਤਨੀਆ ਅਨਰਾਗ ਹਿਰਦੇ ਉਮ ਗਾਏ ਉਹ ਕਿ ਜਿਹੜਾ ਪੁੱਤਰੀ ਦਾ ਮੋਹ ਹੈ ਹਿਰਦੇ ਵਿੱਚ ਕਹਿੰਦੇ ਉਛਲ ਆਇਆ ਹੈ ਚੰਦੋ ਰਾਣੀ ਦੇ ਔਰ ਮਿਲੀ ਕਨਕਾ ਤਹਿ ਆਨ ਇਹ ਚੰਦੋ ਰਾਣੀ ਦੇ ਨਾਲ ਹੋਰ ਜਿਹੜੀਆਂ ਕੋਈ ਲੜਕੀਆਂ ਹਨ ਉਹ ਆ ਕੇ ਸੁਲੱਖਣੀ ਨੂੰ ਮਿਲੀਆਂ ਹਨ ਵੱਡੀ ਵੱਡ ਭਾਗਣ ਹੈ ਜਿਹ ਥਾਏ ਵੱਡੇ ਭਾਗਾਂ ਵਾਲੀ ਜਿਹੜੀ ਹੈ ਸੁਲੱਖਣੀ ਜਿਸ ਥਾਂ ਤੇ ਉਹ ਡੋਲੇ ਤੇ ਚੜ ਕੇ ਤਿਆਰ ਹੋਈ ਬੈਠੀ ਚੱਲਣ ਡੋਰੇ ਕੋ ਅਗਰਜ ਕੀ ਨ ਚੱਲੇ ਉਹ ਸਾਰਿਆਂ ਨੇ ਆ ਕੇ ਪ੍ਰੇਮ ਪਿਆਰ ਮੋਹ ਕੀਤਾ ਡੋਲੇ ਨੂੰ ਅੱਗੇ ਕਰ ਲਿਆ ਤੇ ਚੱਲ ਪਏ ਹਨ ਔਰ ਬਿੰਦ ਬਿਲੋਚਨ ਰੂਪ ਸੁਹਾਏ ਆ ਗੁਰੂ ਨਾਨਕ ਸਾਹਿਬ ਦੇ ਜਿਹੜੇ ਨੇਤਰ ਕਵਲ ਵਰਗੇ ਹੈ ਕਵਲ ਵਰਗੇ ਨੇਤਰਾਂ ਵਾਲੇ ਜਿਹੜੇ ਸਰੂਪ ਵਾਲੇ ਸਤਿਗੁਰੂ ਹੈ ਉਹ ਲਾੜੇ ਰੂਪ ਵਿੱਚ ਸਜੇ ਵਰ ਰੂਪ ਵਿੱਚ ਚਲੇ ਸਜੇ ਹੋਏ ਜਾ ਰਹੇ ਹਨ ਵਾਰਤ ਬਿਤ ਉਧਾਰ ਕੀਏ ਚਿੱਤ ਸਾਰੇ ਆਪਣੇ ਚਿੱਤਾਂ ਨੂੰ ਉਧਾਰ ਕਰਕੇ ਦਿਲ ਖੋਲ੍ਹ ਕੇ ਗੁਰੂ ਨਾਨਕ ਸਾਹਿਬ ਤੇ ਉਸ ਲਖਣੀ ਦੀ ਉਪਰੋਂ ਧੰਨ ਭਾਰ ਰਹੇ ਹਨ ਕੀਰਤ ਬੀਚਕ ਬਿਤਨ ਗਾਏ ਕਵਿਤਾਂ ਦੇ ਕਵਿਤ ਛੰਦਾਂ ਵਿੱਚ ਸੋਹਣੇ ਜਸ ਦੇ ਗੀਤ ਗਾਏ ਅੜਿਲ ਬ੍ਰਿਧ ਤਰਨ ਜੇ ਮਨਜ ਸੋ ਦੋਹਨ ਦਿਸ਼ਨ ਕੇ ਦੋਹਾਂ ਤਰਫਾਂ ਤੋਂ ਜਿਹੜੇ ਕੋਈ ਬਜ਼ੁਰਗ ਸੀ ਜਾ ਮਨੋ ਜਵਾਨ ਮਨੁੱਖ ਸਨ ਜਸ ਬਿਸ ਤਾਰ ਅਧਿਕ ਕਹਿ ਬਿਸ ਮਾਨ ਕੇ ਬੜਾ ਭਾਰੀ ਜਸ ਫਲਾਉਂਦੇ ਆ ਬੜੇ ਚਰਜੇ ਹੋਏ ਹੱਕੇ ਬੱਕੇ ਹੋਏ ਜੇ ਉਹ ਕਹਿੰਦੇ ਆਪੋ ਵਿੱਚ ਹੀ ਹਮ ਹੈ ਬਿਲੋਕਤ ਕਬ ਹੈ ਨ ਅਸ ਉਤਸ਼ਾਵ ਭਇਓ ਜਿਹੜੇ ਬਜ਼ੁਰਗ ਹੈ ਜਵਾਨ ਇਉਂ ਕਹਿੰਦੇ ਵੀ ਕਹਿੰਦੇ ਆ ਵੀ ਜਿਹੜਾ ਵਿਆਹ ਹੈ ਇਹ ਬੜਾ ਉਤਸ਼ਾਹ ਵਾਲਾ ਹੋਇਆ ਹੈ ਹੋ ਜ ਜੈਸੇ ਇਸ ਉਪ ਵਿਆਹ ਹਰਖ ਅਤਿਸ਼ੈ ਭਇਓ। ਨਾ ਇਹੋ ਜਿਹਾ ਉਤਸ਼ਾਹ ਕਦੇ ਦੇਖਿਆ ਨਾ ਦੇਖਣਾ ਹੈ ਜਿਸ ਤਰ੍ਹਾਂ ਦਾ ਇਹ ਵਿਆਹ ਹੋਇਆ ਬੜਾ ਖੁਸ਼ੀ ਦੇ ਨਾਲ। ਇਹ ਵੀ ਵੱਖਰਾ ਹੀ ਹੈ, ਨਾ ਦੇਖਿਆ ਨਾ ਦੇਖਣਾ। ਦੋਹਰਾ ਅਸਵਿਦ ਜਸ ਵਿਸਤਾਰ ਕੈ, ਇਸ ਤਰ੍ਹਾਂ ਕਹਿੰਦੇ ਬੜਾ ਭਾਰੀ ਜਸ ਫੈਲਾਉਂਦੇ ਹੋਏ। ਗਮਨੀ ਪੰਥ ਬਰਾਤ, ਜਿੰਨੀ ਬਰਾਤ ਹੈ ਉਹ ਰਸਤੇ ਵਿੱਚ ਚੱਲ ਪਈ ਹੈ। ਕ੍ਰਮ ਕ੍ਰਮ ਕਰੇ ਨਿਵਾਸ ਤਿਉਂ, ਜਿਵੇਂ ਪਹਿਲਾਂ ਕਹਿੰਦੇ ਰਸਤੇ ਵਿੱਚ ਜਾਂਦਿਆਂ ਹੋਇਆ ਉਹ ਟਿਕੇ ਸੀ ਨਾ, ਉਸੇ ਤਰ੍ਹਾਂ ਹੁਣ ਜਾਂਦਿਆਂ ਹੋਇਆ ਰਸਤੇ ਵਿੱਚ ਨਿਵਾਸ ਕੀਤਾ ਹੈ। ਜਿਵੇਂ ਜਿਵੇਂ ਪਹਿਲਾਂ ਆਏ ਸੀ ਨੰਬਰਵਾਰ ਤੈਅ ਕਰਦੇ ਹੋਏ, ਫਿਰ ਇੱਥੇ ਰਾਤ ਹੋ ਜਾਂਦੀ ਉੱਥੇ ਟਿਕ ਜਾਂਦੇ ਸਨ, ਉਸੇ ਤਰ੍ਹਾਂ ਕਹਿੰਦੇ ਕ੍ਰਮ ਕ੍ਰਮ ਸਹਿਜ ਸਹਿਜ ਹੌਲੀ ਹੌਲੀ ਨੰਬਰਵਾਰ ਜਾਂਦਿਆਂ ਹੋਇਆ ਵੀ ਨਿਵਾਸ ਕੀਤਾ ਟਿਕਾ ਕੀਤਾ ਹੈ। ਜੋ ਕੀਨੇ ਮਗ ਜਾਤ, ਜਿਸ ਤਰ੍ਹਾਂ ਪਹਿਲਾਂ ਕਹਿੰਦੇ ਜਾਂਦਿਆਂ ਹੋਇਆ ਰਸਥਾਂ ਥਾਂ ਤੇ ਸ਼ਾਮ ਦੇ ਸਮੇਂ ਟਿਕਾਣੇ ਕੀਤੇ ਸੀ, ਰਾਤ ਰਹੇ ਸੀ, ਉਸੇ ਤਰ੍ਹਾਂ ਹੁਣ ਜਿੱਥੇ ਰਾਤ ਆਉਂਦੀ ਉੱਥੇ ਟਿਕ ਜਾਂਦੇ। ਜਿਸ ਤਰ੍ਹਾਂ ਇਹ ਰਸਤਾ ਤੈਅ ਕਰਕੇ ਅਖੀਰ ਨੂੰ ਸੁਲਤਾਨਪੁਰ ਪਹੁੰਚੇ, ਇੱਥੇ ਬੀਬੀ ਨਾਨਕੀ ਜੀ, ਮਾਤਾ ਤ੍ਰਿਪਤਾ ਜੀ, ਹੋਰ ਜਿਹੜੀਆਂ ਕੋਈ ਆਂਢ ਗੁਆਂਢ ਦੀਆਂ ਜਾਂ ਇਸੇ ਤਰ੍ਹਾਂ ਜਿਹੜੇ ਰਿਸ਼ਤੇਦਾਰਾਂ ਵਿੱਚੋਂ ਮਈਆਂ ਬੀਬੀਆਂ, ਉਹਨਾਂ ਨੇ ਮਿਲ ਕੇ ਜਿਹੜੀ ਇਹ ਸੁਲੱਖਣੀ ਨਾਬਿਆਹੀ ਨੂੰ ਆਈ ਹੈ ਉਹਦਾ ਸਤਿਕਾਰ ਕੀਤਾ, ਝੋਲੀ ਵਿੱਚ ਕੁਝ ਮਾਇਆ ਪੂ ਕੇ ਉਹਦਾ ਮੁੱਖ ਜਾ ਤੱਕਣਾ ਕੀਤਾ, ਹੋਰ ਖੁਸ਼ੀਆਂ ਮਨਾਈਆਂ, ਦਾਨ ਦਿੱਤਾ। ਉਹ ਕੁਝ ਬਾਕੀ ਰਹਿੰਦਾ ਪ੍ਰਸੰਗ ਕਵੀ ਜੀ ਨੇ ਅਗਲੇ ਅਧਿਆਇ ਵਿੱਚ ਲਿਖਿਆ ਹੈ। ਫਿਰ ਇੱਥੋਂ ਜਿਵੇਂ ਸਾਰਾ ਮਰਯਾਦਾ ਕਰਕੇ ਫਿਰ ਆਏ ਭੋਏ ਦੀ ਤਲਵੰਡੀ ਨੂੰ ਚੱਲ ਕੇ ਆਏ, ਅਤੇ ਗੁਰੂ ਨਾਨਕ ਸਾਹਿਬ ਵੀ ਨਾਲ ਹੀ ਆਏ। ਉਹ ਕੁਝ ਪ੍ਰਸੰਗ ਆਏਗਾ, ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਅੱਜ ਇੱਥੇ ਹੀ ਸਮਾਪਤੀ ਹੈ ਜੀ। ਅਸਬਿਦ ਜਸ ਵਿਸਤਾਰ ਕੈ, ਗਮਨੀ ਪੰਥ ਬਰਾਤ, ਕ੍ਰਮ ਕ੍ਰਮ ਕਰੇ ਨਿਵਾਸ ਤਿਉਂ, ਜਿਉ ਕੀਨੇ ਮਗ ਜਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਦੀਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਐ ਪ੍ਰਭੂ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੂੰ ਪਿਆਰਦਾ, ਜਿਉ ਪਿੰਡ ਸਭ ਤੇਰੀ ਰਾਹ, ਤੁਮਾ